ਜੀਉ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੇ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਧਨ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹਿ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਇੱਕ ਦਿਨ ਬੈਠੇ ਸਤਿਗੁਰ ਸਭਾ ਜਨ ਮੁਨ ਗਨ ਸੋ ਸਿਵ ਕੀ ਪ੍ਰਭਾ ਲਵਪੁਰ ਵਿਖੈ ਨਾਮ ਸੰਹਾਰੀ ਕੁਲ ਸੋਢੀ ਸੁਭ ਕਰਤ ਅਚਾਰੀ ਇੱਕ ਦਿਨ ਬੈਠੇ ਸਤਿਗੁਰ ਸਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਹਿਮਤ ਅਤੇ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਤਥਾ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਕੁਝ ਸਮਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਲਿਖਿਆ ਹੈ ਉਸ ਵਿੱਚੋਂ ਲੜੀਵਾਰ ਰੂਪ ਵਿੱਚ ਹੀ ਪ੍ਰਸੰਗ ਸਰਵਣ ਕਰਕੇ ਲਾਹੇ ਲੈਂਦੇ ਹਾਂ। ਅੱਜ ਵੀ ਇਤਿਹਾਸ ਵਿੱਚ ਆ ਰਿਹਾ ਪ੍ਰਸੰਗ ਸਰਵਣ ਕਰਨ ਲਈ ਤਥਾ ਮਹਾਨ ਲਾਹਾ ਹਾਸਲ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਅਰਦਾਸ ਕਰਦੇ ਹੋਏ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜੰਡਿਆਲਾ ਪਿੰਡ ਦਾ ਨਿਵਾਸੀ ਹਿੰਦਾਲ ਨਾਵੇਂ ਸਿੱਖ ਜੋ ਗੁਰੂ ਕੇ ਲੰਗਰ ਵਿੱਚ ਜ਼ਿਆਦਾ ਸੇਵਾ ਕਰਦਾ ਸੀ ਸੇਵਾ ਵੇਖ ਕੇ ਬਖਸ਼ਿਸ਼ ਕਰਨ ਲਈ ਆਪ ਜੀ ਲੰਗਰ ਵਿੱਚ ਚਲੇ ਗਏ ਸਨ। ਇਹ ਆਟਾ ਗੁੰਨ ਰਿਹਾ ਸੀ ਫਿਰ ਖਿਆਲ ਕੀਤਾ ਹੈ ਜੇ ਹੱਥ ਜੋੜ ਕੇ ਧਰਤੀ 'ਤੇ ਮੱਥਾ ਲਾ ਕੇ ਹੱਥ ਲਾ ਕੇ ਮੱਥਾ ਟੇਕਿਆ ਹੱਥ ਲਿਬੜ ਜਾਣਗੇ ਅਤੇ ਗੁਰੂ ਕੇ ਲੰਗਰ ਦਾ ਸਤਿਕਾਰ ਰੱਖਣ ਵਾਸਤੇ ਵੀ ਆਟਾ ਜਿਹੜਾ ਹੱਥਾਂ ਨਾਲ ਲੱਗਿਆ ਉਹਨੂੰ ਮਿੱਟੀ ਜੀ ਨਾ ਲੱਗ ਜਾਏ ਇਹਨੇ ਪਿੱਠ ਪਿੱਛੇ ਹੱਥ ਜੇ ਕਰਕੇ ਮੱਥਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਤੇ ਰੱਖ ਦਿੱਤਾ ਹੈ। ਮਹਾਰਾਜ ਖੁਸ਼ ਹੋ ਗਏ ਕਹਿੰਦੇ ਵੀ ਇਸੇ ਤਰ੍ਹਾਂ ਹੀ ਤੇਰਾ ਮੱਥਾ ਟੇਕਿਆ ਪ੍ਰਵਾਨ ਇਸ ਤਰ੍ਹਾਂ ਇਹਦੀ ਸੇਵਾ ਦੇਖ ਕੇ ਨੌ ਨਿਧੀਆਂ 18 ਸਿੱਧੀਆਂ ਬਖਸ਼ ਦਿੱਤੀਆਂ ਹਨ। ਮੱਥੇ 'ਤੇ ਤਿਲਕ ਲਾ ਦਿੱਤਾ ਹੈ, ਸਿਰੋ ਪੌਦੀ ਬਖਸ਼ਿਸ਼ ਕਰ ਦਿੱਤੀ ਹੈ, ਕਪਾਟ ਖੋਲ ਦੀ ਬ੍ਰਹਮ ਗਿਆਨੀ ਅਵਸਥਾ ਬਖਸ਼ ਦਿੱਤੀ ਹੈ। ਫਿਰ ਵਚਨ ਕੀਤਾ, ਤੂੰ ਅਮਰ ਨਗਰ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਹੁਣ ਵੀ ਇਹਨਾਂ ਦੀ ਜੰਡਿਆਲਾ ਗੁਰੂ ਕਾ ਅੰਮ੍ਰਿਤਸਰ ਦੇ ਨੇੜੇ ਹੀ ਇਹ ਨਗਰ ਹੈ, ਇੱਥੇ ਇਹਨਾਂ ਦੀ ਗੱਦੀ ਚੱਲਦੀ ਹੈ। ਅਤੇ ਜਦੋਂ ਵੀ ਇਹ ਆਪਣੀ ਗੱਦੀ 'ਤੇ ਬਹਿੰਦੇ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਵੀ ਤੇਰਾ ਜਿਹੜਾ ਮੱਥਾ ਇਵੇਂ ਪ੍ਰਵਾਨ ਹੈ, ਉਵੇਂ ਉਹ ਹੱਥ ਪਿੱਛੇ ਨੂੰ ਕਰਕੇ ਅਤੇ ਮੱਥਾ ਟੇਕਦੇ ਹੈ ਵੀ ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਹਜ਼ੂਰੀ ਵਿੱਚ ਆਏ, ਇਸਨੇ ਕਿਹਾ ਮਹਾਰਾਜ ਮੈਨੂੰ ਵੀ ਉਪਦੇਸ਼ ਦੇ ਹੋ। ਗੁਰੂ ਰਾਮਦਾਸ ਸਾਹਿਬ ਜੀ ਨੇ ਖੁਸ਼ ਹੋ ਕੇ ਕਿਹਾ ਭਾਈ ਗੁਰਦਾਸ ਤੋਂ ਵੀ ਸਤਨਾਮ ਵਾਹਿਗੁਰੂ ਜਪਿਆ ਕਰ, ਤੇਰੇ 'ਤੇ ਵੀ ਸਤਿਗੁਰੂ ਦੀ ਕਿਰਪਾ ਹੈ। ਇਸ ਤਰ੍ਹਾਂ ਤੂੰ ਗੁਰੂ ਨਾਨਕ ਸਾਹਿਬ ਜੀ ਦੀ ਸਤਿਗੁਰਾਂ ਦੀ ਸਿਰ ਸਲਾਘਾ ਬਾਣੀ ਬਾਣੀ ਰਚਨੀ ਹੈ, ਜੋ ਗੁਰਸਿੱਖਾਂ ਦੇ ਪੜ੍ਹਨ ਜੋੜ ਹੋਣਗੇ। ਜਿਹੜਾ ਕੋਈ ਪੜ੍ਹੇਗਾ ਉਸਨੂੰ ਗੁਰੂ ਨਾਨਕ ਸਾਹਿਬ ਦੀ ਸਹੀ ਸਿੱਖੀ ਪ੍ਰਾਪਤ ਹੋਵੇਗੀ। ਹੁਣ ਤੂੰ ਵਚਨ ਮੰਨ ਕੇ ਆਗਰੇ ਵੱਲੇ ਚੱਲਿਆ ਜਾ, ਉੱਧਰ ਸਿੱਖੀ ਦਾ ਪ੍ਰਚਾਰ ਕਰ। ਸੋ ਇਸ ਤਰ੍ਹਾਂ ਇਹ 2 ਸਾਲ ਸਤਿਗੁਰੂ ਦੀ ਹਜ਼ੂਰੀ ਵਿੱਚ ਰਿਹਾ ਸੀ, 3 ਸਾਲ ਇਹ ਫਿਰ ਆਗਰੇ ਵਿੱਚ ਰਿਹਾ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਸਨ, ਫਿਰ ਇਹ ਆਗਰੇ ਤੋਂ ਚੱਲ ਕੇ ਮਹਾਰਾਜ ਦੇ ਦਰਸ਼ਨ ਕਰਨ ਲਈ ਆਇਆ ਸੀ। ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਪ੍ਰਸੰਗ ਵਿਸਥਾਰ ਨਾਲ ਗਿਆਨੀ ਗਿਆਨ ਸਿੰਘ ਜੀ ਨੇ ਗੁਰੂ ਖਾਲਸਾ ਤਵਾਰੀਖ ਵਿੱਚ ਲਿਖਿਆ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਜਿਵੇਂ ਸਿੱਖ ਦੀ ਰਹਿਣੀ ਬਿਆਨ ਕੀਤੀ, ਇੱਕ ਸਲੋਕ ਉਚਾਰਨ ਕਰਕੇ ਉਹ ਵੀ ਪ੍ਰਸੰਗ ਆਪਾਂ ਸੁਣਿਆ ਸੀ। ਗੁਰੂ ਰਾਮਦਾਸ ਸਾਹਿਬ ਜੀ ਨੇ ਸਭਾ ਵਿੱਚ ਬੈਠਿਆਂ ਹੋਇਆਂ ਮੁਖਾਰਬਿੰਦ ਤੋਂ ਵਚਨ ਕੀਤੇ ਸਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਵੀ ਜੋ ਆਪਣੇ ਆਪ ਨੂੰ ਗੁਰ ਕੀ ਪੂਜਨੀਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਅਖਵਾਉਂਦਾ ਹੈ, ਕਹਾਉਂਦਾ ਹੈ, ਉਹਦੇ ਲਈ ਜ਼ਰੂਰੀ ਹੈ ਵੀ ਭਲਕੇ ਕਿ ਹਮੇਸ਼ਾ ਉੱਠ ਕੇ ਵਾਹਿਗੁਰੂ ਵਾਹਿਗੁਰੂ ਨਾਮ ਧਿਆਉਣਾ ਕਰੇ। ਇਹ ਨਵੀਂ ਇੱਕ ਦਿਨ ਹੀ ਉੱਠ ਕੇ ਨਾ ਉਦਮ ਕਰੇ ਭਲਕੇ ਪ੍ਰਭਾਤੀ, ਸਵੇਰ ਵੇਲੇ ਹਮੇਸ਼ਾ ਉੱਠਣ ਦਾ ਉਦਮ ਕਰੇ। ਫਿਰ ਇਸ਼ਨਾਨ ਕਰੇ ਪਹਿਲਾਂ, ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਉਬਾਲ ਆਵੇ, ਫਿਰ ਸਰੋਵਰ ਦੇ ਵਿੱਚ ਨਹਾਵੇ। ਜਾਂ ਇਸੇ ਤਰ੍ਹਾਂ ਇਸ਼ਨਾਨ ਕਰਕੇ ਜਿਹੜਾ ਅੰਮ੍ਰਿਤ ਦਾ ਸਰੋਵਰ ਸਾਧ ਸੰਗਤ ਇਹਦੇ ਵਿੱਚ ਕਥਾ ਕੀਰਤਨ ਰੂਪੀ ਜਲ ਹੈ, ਸੁਣ ਰੂਪੀ ਇਸ਼ਨਾਨ ਕਰੇ, ਜਾਂ ਨਾਮ ਰੂਪੀ ਜਿਹੜਾ ਜਲ ਹੈ ਇਹਦਾ ਜਪਦਿਆਂ ਜਪਦਿਆਂ ਜਿਹੜਾ ਨਾਮ ਵਿੱਚ ਲੀਨ ਹੋ ਜਾਂਦਾ ਹੈ, ਇਹੀ ਚੁੱਭੀ ਲਾਏ ਲੀਨ ਹੋਣ ਰੂਪ। ਫਿਰ ਜਦੋਂ ਜੋ ਗੁਰੂ ਕਾ ਉਪਦੇਸ਼ ਦਿੱਤਾ ਹੋਇਆ ਇਸ ਦੁਆਰਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦਾ ਰਹੇ, ਇਸ ਤਰ੍ਹਾਂ ਸਾਰੇ ਕਿਲਵਿਖ ਭੱਜਰ ਪਾਪ ਸਮਾਨ ਅਤੇ ਹੋਰ ਜਿਹੜੇ ਅਗੁਣ ਗੁਨਾਹ ਕੀਤੇ ਲੱਥ ਜਾਣਗੇ। ਜਦੋਂ ਦਿਨ ਚੜ ਜਾਵੇ ਫਿਰ ਗੁਰਬਾਣੀ ਦਾ ਗਾਇਨ ਕਰੇ, ਗੁਰਬਾਣੀ ਪੜ੍ਹੇ, ਜਪਜੀ ਸਾਹਿਬ ਆਦਿਕ ਦਾ ਨਿਤਨੇ। ਫਿਰ ਕੰਮ ਕਾਰ ਕਰਦਿਆਂ ਉੱਠਦਿਆਂ ਬਹਿੰਦਿਆਂ ਵੀ ਵਾਹਿਗੁਰੂ ਵਾਹਿਗੁਰੂ ਨਾਮ ਧਿਆਉਂਦਾ ਰਹੇ। ਇਸ ਤਰ੍ਹਾਂ ਵੀ ਜਿਹੜਾ ਵਾਹਿਗੁਰੂ ਵਾਹਿਗੁਰੂ ਸਾਸ ਗਰਾਸ ਕਿਵੋਂ ਵੀ ਧਿਆਉਂਦਾ ਰਹਿੰਦਾ ਹੈ, ਉਹ ਗੁਰੂ ਕਾ ਸਿੱਖ ਗੁਰੂ ਦੇ ਮਨ ਨੂੰ ਭਾ ਜਾਏਗਾ, ਚੰਗਾ ਲੱਗ ਜਾਏਗਾ। ਜਿਸਦੇ ਉੱਪਰ ਮੇਰਾ ਅਕਾਲ ਪੁਰਖ ਸਾਮੀ ਪ੍ਰਸੰਨ ਹੋਵੇ, ਉਸੇ ਨੂੰ ਜਿਹੜੇ ਸਤਿਗੁਰੂ ਸਾਹਿਬ ਗੁਰਸਿੱਖ ਨੂੰ ਉਪਦੇਸ਼ ਸੁਣਾਉਂਦੇ ਉਪਦੇਸ਼ ਦਿੰਦੇ, ਜਿਹੜੇ ਸੁਣ ਕੇ ਆਉਂਦੇ ਹੈ ਮਹਾਰਾਜ ਕਹਿੰਦੇ ਦਸਤਾ ਭਾਵ, ਉਹਨਾਂ ਦੇ ਅਸੀਂ ਚਰਨਾਂ ਦੀ ਧੂੜ ਮੰਗਦੇ ਹਾਂ। ਤੋ ਆਪ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਤੇ ਹੋਰਨਾਂ ਨੂੰ ਪ੍ਰੇਰ ਪ੍ਰੇਰ ਕੇ ਵਾਹਿਗੁਰੂ ਵਾਹਿਗੁਰੂ ਜੀ ਪਾਉਂਦੇ ਹਨ। ਇਸ ਤਰ੍ਹਾਂ ਆਪ ਜੀ ਨੇ ਮੁਖਾਰਬਿੰਦ ਰਾਹੀਂ ਸਭਾ ਵਿੱਚ ਬੈਠਿਆਂ ਗੁਰਸਿੱਖਾਂ ਨੂੰ ਸਿੱਖ ਦੀ ਰਹਿਣੀ ਦਾ ਉਪਦੇਸ਼ ਦਿੱਤਾ। ਉਹ ਕੱਲ੍ਹ ਸੁਣਿਆ ਸੀ, ਜਿਵੇਂ ਅੱਗੇ ਆ ਰਿਹਾ ਗੁਰੂ ਕਾ ਪ੍ਰਸੰਗ, ਉਹ ਆਪਾਂ ਮਨ ਚ ਚਲਾ ਕੇ ਸੁਣੀਏ ਜੀ। ਇੱਕ ਦਿਨ ਬੈਠੇ ਸਤਿਗੁਰ ਸਭਾ, ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਰਾਮਦਾਸ ਸਾਹਿਬ ਜੀ ਸਭਾ ਵਿੱਚ ਬੈਠੇ, ਜਾਣੀ ਦੀਵਾਨ ਵਿੱਚ ਬੈਠੇ ਸਨ। ਜਨ ਮੁਨ ਗਨ ਸੋ ਸਿਵਕੀ ਪ੍ਰਭਾ, ਜੇ ਸਮੂਹ ਮੁਨੀਆਂ ਦੇ ਸਮੇਤ ਸ਼ਿਵ ਜੀ ਬੈਠਾ ਹੋਵੇ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਸੋਭਾ ਹੋ ਰਹੀ ਹੈ, ਜਾਣੀ ਦੁਨੀਆਂ ਵਿੱਚ ਸ਼ਿਵ ਭਗਵਾਨ ਹੀ ਬੈਠ ਰਹੇ। ਲਵਪੁਰ ਵਿਖੇ ਨਾਮ ਸਹਾਰੀ, ਲਾਹੌਰ ਸ਼ਹਿਰ ਦੇ ਵਿੱਚ ਰਹਿਣ ਵਾਲਾ ਵਸਣ ਵਾਲਾ, ਜਿਸ ਦਾ ਨਾਮ ਭਾਈ ਸੰਹਾਰੀ ਕਰਕੇ ਹੈ ਸੀ। ਕੁਲ ਸੋਢੀ ਸੁਭ ਕਰਤ ਆਚਾਰੀ, ਸੋਢੀਆਂ ਦੇ ਕੁਲ ਦੇ ਵਿੱਚੋਂ ਸੀ ਇਹ ਭਾਈ ਸੰਹਾਰੀ ਜੀ। ਚੰਗੇ ਅਚਾਰ ਚੰਗੇ ਕਰਤੱਵ ਕਰਨ ਵਾਲਾ ਹੈ ਸੀ। ਰਾਮਦਾਸ ਸਤਿਗੁਰ ਕੋ ਤਾਇਆ, ਹਾਂ ਜੋ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਘਰਾਂ ਦੇ ਵਿੱਚ ਕੋਈ ਤਾਇਆ ਜੀ ਸਨ। ਤਿਸ ਕੋ ਸਤਗੁਣ ਸਹਿਤ ਸੁਹਾਇਆ, ਉਸੇ ਦਾ ਇਹ ਪੁੱਤਰ ਸੀ, ਸੋ ਗੁਣਾਂ ਦੇ ਸਹਿਤ ਸੋ ਬਨੀ। ਗੁਰੂ ਰਾਮਦਾਸ ਸਾਹਿਬ ਜੀ ਦਾ ਸਕਾ ਤਾਂ ਕੋਈ ਤਾਇਆ ਹੈ ਨਹੀਂ ਸੀ, ਘਰਾਂ ਦੇ ਵਿੱਚੋਂ ਇਹ ਤਾਇਆ ਹੈ ਸੀ, ਤੇ ਉਹਦਾ ਇਹ ਪੁੱਤਰ ਹੈ ਸੀ ਚੰਗੇ ਗੁਣਾ ਸਹਿਤ ਸੰਹਾਰੀ ਜੀ। ਸਖਤ ਅਰੂਢ ਹੋਏ ਕਰ ਆਇਆ ਹੋ, ਆਓ ਸਵੇਰੇ ਗੱਡੇ ਦੇ ਉੱਪਰ ਚੜ ਕੇ, ਬਹਿਲ ਗੱਡੀਆਂ ਗੱਡੇ ਜਾਂ ਰਥ ਵਗੈਰਾ ਹੀ ਉਦੋਂ ਅਸਵਾਰੀਆਂ ਹੁੰਦੀਆਂ ਸੀ, ਜਾਂ ਉੱਠਾਂ ਉੱਠਾਂ ਤੇ ਚੜ ਕੇ ਲੋਕ ਰਸਤਾ ਪੈਦਲ ਤੈਅ ਕਰਦੇ ਹੁੰਦੇ ਸੀ। ਕੋਈ ਕੋਈ ਜਿਹੜਾ ਤੰਗਾ ਤਕੜਾ ਘੋੜੇ ਘੋੜੇ ਤੇ ਚੜ੍ਹ ਕੇ ਆਊ ਜਾਂਦਾ ਸੀ, ਇਹ ਹਵਾਈ ਜਹਾਜ਼ ਜਾਂ ਹੋਰ ਆ ਦੂਜੀਆਂ ਬੱਸਾਂ ਟਰੱਕ ਜੇ ਹੈ, ਮੂਰਤੀਆਂ ਕਾਰਾਂ, ਇਹ ਤਾਂ ਹੁਣੇ ਹੀ ਆਈਆਂ। ਉਹ ਇਸ ਤਰ੍ਹਾਂ ਹੀ ਇਹੋ ਜਿਹੀਆਂ ਸਵਾਰੀਆਂ ਸੀ, ਇਹ ਗੱਡੇ ਦੇ ਉੱਪਰ ਚੜ੍ਹ ਕੇ ਆ ਗਿਆ ਹੈ। ਚਤੁਰਦਾਸ ਆਪਣੇ ਸੰਗ ਲਿਆਇਆ ਹੋ, ਚਾਰ ਕੁ ਜਿਹੜੇ ਸੇਵਕ ਹਨ, ਚਤੁਰ ਦਾ ਅਰਥ ਜਿਹੜੇ ਚੰਗੇ ਵਾਕ ਕਰਨ ਵਾਲੇ, ਚੰਗੇ ਬਚਨ ਬੋਲਣ ਵਾਲੇ, ਉਹਨਾਂ ਨੂੰ ਵਾਕਾਂ ਨੂੰ ਬੋਲਣ ਵੇਲੇ ਜਿਹੜਾ ਕੋਈ ਸਿਆਣਾ ਹੋਵੇ ਉਹਨੂੰ ਚਤੁਰ ਵਾਕ ਕਹਿੰਦੇ। ਇਉਂ ਚੰਗਾ ਬੋਲਣ ਵਾਲੇ ਜਿਹੜੇ ਦਾਸ ਹੈ, ਚਤੁਰ ਨਾ ਸਿਆਣੇ ਸੇਵਕ ਹੈ, ਜਾਂ ਗਿਣਤੀ ਕੋਈ ਚਾਰ ਕੁ ਸੇਵਕ ਆਪਣੇ ਨਾਲ ਲੈ ਆਇਆ ਹੈ। ਗੋਇੰਦਵਾਲ ਸਿਓ ਉਤਰਿਓ ਆਈ, ਜਦੋਂ ਗੋਇੰਦਵਾਲ ਸਾਹਿਬ ਆਪ ਪਹੁੰਚਿਆ ਹੈ, ਇੱਥੇ ਗੱਡੀ ਤੋਂ ਹੇਠਾਂ ਉਤਰ ਆਇਆ ਹੈ। ਗਇਓ ਗੁਰੂ ਢਿੱਗ ਲੈ ਮਿਠਿਆਈ, ਹਾਂ ਇਸ ਤਰ੍ਹਾਂ ਸਗਨਾਂ ਦੀ ਜਿਹੜੀ ਮਿਠਿਆਈ ਉਹ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਕੋਲ ਚਲਿਆ ਗਿਆ ਹੈ। ਹੱਥ ਜੋੜ ਬੰਧਨ ਚਹਿ ਕਰਿਓ, ਦੋਵੇਂ ਹੱਥ ਜੋੜ ਕੇ ਸਹਾਰੀ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕਰਿਆ ਚਾਹੁੰਦੇ ਹਨ। ਰਾਮਦਾਸ ਸਤਿਗੁਰੂ ਨਿਹਾਰਿਓ, ਇਧਰ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਤਾਏ ਦੇ ਪੁੱਤਰ ਨੂੰ ਦੇਖਿਆ ਵੀ ਇਹ ਤਾਂ ਮੱਥਾ ਟੇਕਣਾ ਚਾਹੁੰਦਾ ਹੈ। ਇੱਕ ਤਾਂ ਲਖਿਓ ਵੱਡੋ ਇਹੋ ਭਰਾਤਾ, ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਤਾਂ ਜਾਣਿਆ ਵੀ ਸਾਡੇ ਵੱਡਾ ਭਰਾ ਜੋ ਹੈ, ਕਰਮ ਕਰਤ ਸੁਭ ਦੁਤੀਏ ਜਾਤਾ, ਇਹ ਤਾਏ ਦਾ ਪੁੱਤਰ ਹੈ, ਜਿਸ ਕਰਕੇ ਤਾਇਆ ਵੱਡਾ ਹੀ ਹੁੰਦਾ ਵੀ ਇਹ ਸਾਡਾ ਵੱਡਾ ਭਰਾ ਵਾਂਗ ਹੈ, ਤੇ ਦੂਜਾ ਇਉਂ ਜਾਣਿਆ ਵੀ ਇਹ ਕਰਮ ਵੀ ਕਰਤਾ ਵੀ ਚੰਗੇ ਕਰਦਾ ਹੈ। ਤ੍ਰਿਤੀਏ ਤਾਏ ਕੋ ਸੁਤ ਆਹੇ, ਜਿਹੜਾ ਸਾਡਾ ਤਾਇਆ ਨਾ ਘਰਾਂ ਵਿੱਚ ਉਹਦਾ ਇਹ ਪੁੱਤਰ ਹੈ। ਹਮ ਢਿੱਗ ਆਇਆ ਚਾਹ ਉਮਾਹੇ, ਰਿਸ਼ਾਨਾ ਨਾਲ ਬੜੇ ਰਿਸ਼ਾ ਨਾਲ ਸਾਡੇ ਕੋਲ ਚੱਲ ਕੇ ਇਹ ਆਇਆ ਹੈ। ਜਾਂ ਤੇ ਤਿਹ ਕੇ ਕਰ ਨਿਰਵਾਰੇ, ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਦੇ ਹੱਥਾਂ ਨੂੰ ਨਿਰਵਰਤ ਕੀਤਾ, ਪ੍ਰੇ ਕੀਤਾ ਹੈ। ਆਪ ਚਰਨ ਪਰ ਬੰਧਨ ਧਾਰੇ, ਆਪ ਇਹਦੇ ਚਰਨਾਂ ਤੇ ਮਹਾਰਾਜ ਨੇ ਨਮਸਕਾਰ ਕੀਤੀ। ਇਹ ਨਿਮਰਤਾ ਗਰੀਬੀ ਹੈ ਵੀ ਜਗਤ ਗੁਰੂ ਬਣ ਕੇ ਸੰਸਾਰੀ ਜਿਹੜੇ ਹੋ ਰਿਸ਼ਤੇ ਹੈ, ਜਿਹੜੇ ਸੰਸਾਰ ਦੀ ਮਰਿਆਦਾ ਉਹ ਪੂਰੀ ਕਰਨੀ ਹੈ। ਇਮ ਬਲੋਕ ਕੈ ਨਮਰ ਅਗਾਰੀ। ਇਸ ਤਰ੍ਹਾਂ ਤਾਏ ਦੇ ਪੁੱਤਰ ਸਹਾਰੀ ਨੇ ਦੇਖ ਕੇ ਵੀ ਗੁਰੂ ਰਾਮਦਾਸ ਸਾਹਿਬ ਤਾਂ ਮੇਰੇ ਅੱਗੇ ਨਿਮ ਗਏ ਹੈ। ਇਸਮੈ ਹੋਏ ਕਰਤ ਸਹਾਰੀ। ਹਾਂ ਬੜਾ ਚਰ ਜਿਹਾ ਹੋ ਕੇ ਹੱਕਾ ਬੱਕਾ ਜਿਹਾ ਹੋ ਕੇ ਸਹਾਰੀ ਜੀ ਕਹਿਣ ਲੱਗਿਆ ਹੈ। ਅਸਮੰਜਸ ਨਹਿ ਕਰਹੁ ਗੁਸਾਈ। ਇਹ ਜਗਤ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਜੀ ਇਹ ਜਿਹੜੀ ਗੱਲ ਜੀ ਹੈ ਨਾ ਮੈਨਾਂ ਮੱਥਾ ਟੇਕਣ ਦੀ ਤੁਸੀਂ ਅਸਮੰਜਸੀ ਨਾ ਕਰੋ, ਅਸਤ ਵਿਅਸਤ ਦੀ ਉਲਟ ਪੁਲਟ ਨਾ ਕਰੋ, ਇਹ ਗੱਲ ਅਣਬਣ ਜੀ ਨਾ ਕਰੋ। ਅਬ ਤੁਮਕੋ ਹਮ ਲਖ ਹੈ ਨਾ ਭਾਈ। ਕਿਉਂਕਿ ਹੇ ਸਤਿਗੁਰੂ ਰਾਮਦਾਸ ਸਾਹਿਬ ਜੀ ਹੁਣ ਅਸੀਂ ਤੁਹਾਨੂੰ ਆਪਣਾ ਭਰਾ ਨਹੀਂ ਜਾਣਦੇ ਹਾਂ। ਸਤਿਗੁਰ ਅਮਰਦਾਸ ਕਰ ਸੰਗ। ਤੁਸੀਂ ਤਾਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਜਗ ਗੁਰ ਬਨ ਪਦ ਲਹਿਓ ਉਤੰਗ। ਇਸ ਤਰ੍ਹਾਂ ਸੰਸਾਰ ਦੇ ਗੁਰੂ ਬਣ ਕੇ ਸਭ ਤੋਂ ਉੱਚਾ ਅਹੁਦਾ ਲੈ ਲਿਆ ਹੋਇਆ। ਮਾਨ ਨੀਏ ਭੇ ਨਰਨ ਹਜ਼ਾਰਨ। ਇਸ ਤਰ੍ਹਾਂ ਹੇ ਸਤਿਗੁਰੂ ਰਾਮਦਾਸ ਸਾਹਿਬ ਜੀ ਆਪ ਤਾਂ ਹਜ਼ਾਰਾਂ ਲੋਕਾਂ ਦੇ ਮੰਨਣੇ ਯੋਗ ਸਤਿਕਾਰ ਯੋਗ ਪੂਜਨੀਕ ਹੋ ਗਏ ਹੋ। ਸਰਬ ਸਕਤ ਜੁਤ ਕਰਤ ਉਧਾਰਨ। ਹਾਂ ਸਾਰੀਆਂ ਸ਼ਕਤ ਹੋ ਸ਼ਕਤੀਆਂ ਸਹਿਤ ਹੋ ਗਏ ਹੋ ਤੇ ਬੇਅੰਤਾਂ ਦਾ ਉਧਾਰ ਕਰਦੇ ਹੋ। ਹਮ ਸੰਸਾਰੀ ਪੱਚੀ ਕੁਟੰਬ। ਅਰੇ ਤਾਂ ਮਾਰਾ ਸੰਸਾਰੀ ਜੀਵ ਹੈ, ਪੁੱਤਰ ਧੀਆਂ ਟੱਬਰ ਵਿੱਚ ਪੱਚੇ ਪਏ ਖਪੇ ਪਏ। ਕਬਹੋ ਨਾ ਲੇ ਹਰ ਨਾਮ ਅਲੰਬ। ਅਰੇ ਵੀ ਮਾਰਾ ਪਰਮੇਸ਼ਰ ਦਾ ਨਾਮ ਦਾ ਆਸਰਾ ਨਹੀਂ ਅਸੀਂ ਲੈਨੇ ਹਾਂ। ਪੁੰਨ ਸ੍ਰੀ ਰਾਮਦਾਸ ਜੀ ਕਹੈ। ਸਹਾਰੀ ਜੀ ਤੋਂ ਸੁਣ ਕੇ ਪੁਨਃ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਵੱਡੇ ਭਰਾਤ ਕੋ ਪਦ ਤੁਮ ਅਹੈ। ਵੱਡੇ ਭਰਾ ਹੋਣ ਦਾ ਵੀ ਤੇਰੇ ਕੋਲ ਅਹੁਦਾ ਹੈ ਭਾਵ ਤੂੰ ਇਸ ਤਰ੍ਹਾਂ ਸੰਸਾਰ ਸੰਬੰਧ ਕਰਕੇ ਸਾਡਾ ਵੱਡਾ ਭਰਾ ਦੇ ਥਾਈ ਲੱਗਦਾ ਹੈ। ਅਰਪਿਤ ਵੱਡੇ ਭਰਾਤ ਕੋ ਨੰਦਨ। ਬਾਕੀ ਜਿਹੜੇ ਸਾਡੇ ਪਿਤਾ ਸੀ ਉਹਨਾਂ ਦੇ ਭਰਾ ਦਾ ਤੂੰ ਪੁੱਤਰ ਹੈ। ਨਾ ਤੇ ਉਚਿਤ ਹਮਹੋ ਕੋ ਬੰਧਨ। ਇਸ ਕਰਕੇ ਵੀ ਸੰਸਾਰੀ ਸੰਬੰਧ ਕਰਕੇ ਸੰਸਾਰੀ ਰੀਤੀ ਕਰਕੇ ਦੇਖੀਏ ਤੇ ਸਾਨੂੰ ਹੀ ਨਮਸਕਾਰ ਕਰਨੀ ਯੋਗ ਹੈ ਤੈਨੂੰ। ਇਮ ਦੋਏ ਦਿਸ਼ ਤੇ ਕਹਤੇ ਨਾ ਸਮੋ। ਇਧਰੋ ਸਹਾਰੀ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਗੁਰੂ ਰਾਮਦਾਸ ਸਾਹਿਬ ਜੀ ਨੇ ਇਹਦੇ ਚਰਨਾਂ ਤੇ ਸੀਸ ਨਮਸਕਾਰ ਕਰਦੀ ਦੋਹਾਂ ਤਰਫਾਂ ਤੋਂ ਕਹਿ ਕੇ ਨਮਸਕਾਰਾਂ ਕਰਕੇ ਕਰੀ ਸੋ ਪ੍ਰੀਤ ਪਰਸ ਪਰ ਨਮੋ। ਬੜੀ ਪ੍ਰੀਤੀ ਦੇ ਸਹਿਤ ਆਪੋ ਜੀ ਇੱਕ ਦੂਸਰੇ ਨੂੰ ਨਮਸਕਾਰ ਕਰ ਕਰਾ ਲਈ ਹੈ। ਬੈਠੇ ਕੁਸ਼ਲ ਪ੍ਰਸ਼ਨ ਕਰ ਆਛੇ। ਸਵੇਰੇ ਬੈਠ ਕੇ ਚੰਗੀ ਤਰ੍ਹਾਂ ਪ੍ਰਸ਼ਨ ਉੱਤਰ ਕੀਤੇ ਸੁਖ ਸਾਂਝ ਰਾਜੀ ਖੁਸ਼ੀ ਪੁੱਛ ਪੁਛਾਈ ਹੈ। ਦੇਖ ਮਿਠਾਈ ਦਿਸ਼ ਗੁਰ ਪਾਛੇ। ਬਾਅਦ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਮਠਿਆਈ ਦੀ ਤਰਫ ਤੱਕਿਆ ਵੀ ਇਹ ਵੀ ਲੈ ਕੇ ਆਇਆ ਹੈ। ਕਾਰਨ ਕਵਨ ਆਪ ਅਗਵਾਨੂ। ਉਹ ਸਵੇਰੇ ਪੁੱਛਣ ਲੱਗੇ ਹੇ ਸਹਾਰੀ ਜੀ ਆਪ ਜੀ ਦੇ ਆਉਣ ਦਾ ਕੀ ਕੋਈ ਕਾਰਨ ਹੈ। ਤਜ ਕੈ ਕ੍ਰਿਤ ਸਕਲ ਨਿਜ ਭਵਨੂ। ਕਿਉਂਕਿ ਸਾਰਾ ਜਿਹੜਾ ਆਪਣਾ ਘਰ ਦਾ ਕੰਮ ਨੂੰ ਛੱਡ ਕੇ ਆਏ ਇਹਦੇ ਵਿੱਚ ਇੱਥੇ ਆਉਣ ਦਾ ਕਾਰਨ ਕੀ ਹੈ, ਮਠਿਆਈ ਕਿਉਂਕਿ ਲੈ ਕੇ ਆਏ। ਤਬ ਕਰ ਜੋਰ ਕਰਤ ਸੰਹਾਰੀ। ਦੇਖ ਲਾ ਤੂੰ ਤਬ ਕਰ ਜੋਰ ਕਰ ਕਹਿਤ ਸਹਾਰੀ। ਜਿੱਥੇ ਵੀ ਕਹਿਤ ਹੁੰਦਾ ਉੱਥੇ ਕਰਤੀ ਪਾੜ ਕਰੀ ਜਾਂਦਾ। ਤਿੰਨ ਚਾਰ ਵਾਰੀ ਆ ਚੁੱਕੇ ਉੱਥੇ ਕਹਿਤ ਦੀ ਥਾਂ ਕਰਤ ਕਹਿਣਾ ਹੈ। ਦੀਦਾ ਨੀ ਤੈਨੂੰ ਹਾ ਹਾਂ ਸੰਸਾਰ ਹੱਥ ਜੋੜ ਕੇ ਸਵੇਰੇ ਸਹਾਰੀ ਜੀ ਕਹਿਣ ਲੱਗੇ ਹਨ, ਤੁਮ ਸੋਢੀ ਕੁੱਲ ਮਹਿ ਉਜਿਆਰੀ। ਤੁਸੀਂ ਤਾਂ ਮਹਾਰਾਜ ਸੋਢੀਆਂ ਦੇ ਕੁੱਲ ਦੇ ਵਿੱਚ ਉਜਾਲਾ ਕਰ ਦਿੱਤਾ, ਬੜਾ ਪ੍ਰਕਾਸ਼ ਕਰ ਦਿੱਤਾ ਹੈ। ਜਗ ਮਹਿ ਪ੍ਰਗਟ ਭਈ ਵਡਿਆਈ। ਸੰਸਾਰ ਦੇ ਵਿੱਚ ਮਹਾਰਾਜ ਤੁਹਾਡੀ ਜਿਹੜੀ ਵਡਿਆਈ ਪ੍ਰਗਟ ਹੋ ਰਹੀ ਹੈ। ਸੋ ਮੈਂ ਕਹਿ ਲੱਗ ਕਹਾਂ ਸੁਣਾਈ। ਉਹ ਜਿਹੜੀ ਵਡਿਆਈ ਮੈਂ ਭਰਾ ਕਿੱਥੋਂ ਕੁ ਤੱਕ ਸੁਣਾ ਕੇ ਕਹਾਂ, ਇੱਕ ਜਵਾਨ ਨਾਲ ਆਖੀ ਨਹੀਂ ਜਾ ਸਕਦੀ। ਅਬ ਤੁਮਰੇ ਭਤੀਜ ਕੋ ਵਿਆਹੂ। ਮਹਾਰਾ ਮਠਿਆਈ ਲੈ ਕੇ ਆਉਣ ਦਾ ਕਾਰਨ ਇਹ ਹੈ ਵੀ ਤੁਹਾਡੇ ਭਤੀ ਜੀ ਦਾ ਵਿਆਹ ਹੈ। ਕਰਨ ਅਛੇਰੋ ਮੈਂ ਚਿਤ ਚਾਹੋ। ਮੈਂ ਚਿਤ ਚਾਹੁੰਦਾ ਹਾਂ ਵੀ ਮੇਰੇ ਜਾਂ ਜਿਹੜਾ ਭਤੀਜੇ ਦਾ ਵਿਆਹ ਤੁਹਾਡੇ ਦਾ ਚੰਗਾ ਹੀ ਹੋਵੇ ਸਜ ਧਜ ਨਾਲ, ਆਛੋ ਤੁਮ ਬਿਨ ਨਹਿ ਬਣੈ। ਉਹ ਮਹਾਰਾਜ ਚੰਗੀ ਤਰ੍ਹਾਂ ਜਿਹੜਾ ਸਜ ਧਜ ਕੇ ਵਿਆਹ ਹੈ ਨਾ, ਉਹ ਤੁਹਾਡੇ ਜਾਏ ਤੋਂ ਬਗੈਰ ਨੀ ਬਣ ਸਕਦਾ ਹੈ। ਇਮ ਆਇਓ ਮੈਂ ਠੱਟ ਕਰ ਮਨੈ। ਇਸ ਤਰ੍ਹਾਂ ਆਪਣੇ ਮਨ ਦੇ ਠੱਟ ਕੇ ਧਾਰ ਕੇ ਮਹਾਰਾ ਆਇਆ ਹਾਂ। ਸਭ ਮੈਂ ਆਪ ਹੋਏ ਸਿਰ ਮੋਰ, ਇਸ ਸਮੇਂ ਮਹਾਰਾ ਆਪ ਸਾਰਿਆਂ ਵਿੱਚ ਸਿਰਮੌਰ ਹੋ ਰਹੇ, ਸ਼੍ਰੋਮਣੀ ਹੋ ਰਹੇ ਹੋ। ਕਰਹੋ ਵਿਆਹ ਚੱਲ ਕੇ ਤਿਸ ਠੌਰ, ਇਸ ਕਰਕੇ ਉੱਥੇ ਵੀ ਸਾਰਿਆਂ ਵਿੱਚੋਂ ਸ਼੍ਰੋਮਣੀ ਹੋ ਕੇ ਤੇ ਉੱਥੇ ਜਾ ਕੇ ਜਗਜ ਮਹਾਰਾ ਮੇਰੇ ਪੁੱਤਰ ਦਾ ਵਿਆਹ ਕਰੋ ਜੀ। ਸੁਣ ਸ੍ਰੀ ਰਾਮਦਾਸ ਸਨਮਾਨ, ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣ ਕੇ ਸਹਾਰੀ ਦਾ ਸਨਮਾਨ ਕੀਤਾ ਹੈ। ਡੇਰੋ ਦੀਏ ਕਰਾਏ ਸੁਭ ਥਾਨ, ਚੰਗੇ ਥਾਂ ਤੇ ਇਹਦਾ ਟੇਰਾ ਕਰਾ ਦਿੱਤਾ, ਆਸਣ ਕਰਵਾ ਦਿੱਤਾ ਹੈ। ਖਾਣ ਪਾਨ ਕੀ ਸੁਧ ਸਭ ਲੀਨਸ, ਖਾਣ ਪੀਣ ਦੀ ਵੀ ਸਾਰੀ ਖਬਰ ਸਾਰ ਲੈ ਲਈ ਹੈ। ਨਿਸ ਸੁਪਤਨ ਹਿਤ ਸਹਿਜਾ ਦੀਨਸ, ਰਾਤ ਨੂੰ ਬਰਾਜਨ ਵਾਸਤੇ ਸੋਹਣੀ ਜਿਹੜੀ ਸਹਿਜਾ ਦਿੱਤੀ, ਚੰਗਾ ਪਣਗ ਸਵਾਰ ਕੇ ਦਿੱਤਾ ਹੈ। ਸਤਿਗੁਰ ਹਿਰਦੈ ਬਿਰਤੰਤ ਵਿਚਾਰਾ, ਇਹਦੇ ਜਾਣ ਤੋਂ ਬਾਅਦ ਰਾਤ ਦੇ ਸਮੇਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉੱਥੇ ਜਾਣ ਦੇ ਸੰਬੰਧ ਵਿੱਚ ਪ੍ਰਸੰਗ ਵਿਚਾਰਿਆ ਹੈ। ਹੇਠਾਂ ਜਾਣ ਨਾ ਬਣੈ ਹਮਾਰਾ, ਇਹ ਸਹਾਰੀ ਚੱਲ ਕੇ ਤਾਂ ਆ ਗਿਆ ਹੈ, ਇਹਦੇ ਨਾਲ ਤਾਂ ਲਾਹੌਰ ਵਿੱਚ ਸਾਡਾ ਬਜਾਣਾ ਬਣ ਨਹੀਂ ਸਕਦਾ ਹੈ। ਅਨਗਨ ਸੰਗਤ ਨਿਤ ਪ੍ਰਤ ਆਵੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਅਣਗਿਣਤੀ ਸਿੱਖ ਸੰਗਤਾਂ ਇੱਥੇ ਆਉਂਦੀਆਂ ਹਨ। ਅਜਿਹਾ ਦੇਗ ਰਹਿ ਬਾਹਰ ਸਿਧਾਵੈ, ਗੁਰੂ ਕੇ ਲੰਗਰ ਵਿੱਚ ਭੋਜਨ ਛਕਦੀਆਂ ਕੁਝ ਦਿਨ ਰਹਿੰਦੀਆਂ ਹਨ, ਫਿਰ ਸਿਰ ਪੋ ਲੈ ਕੇ ਚਲੀਆਂ ਜਾਂਦੀਆਂ ਹਨ। ਇਮ ਚਿਤਵਤ ਸਤਿਗੁਰ ਨਿਸ਼ਸੋਏ, ਇਸ ਤਰ੍ਹਾਂ ਜੇ ਇਹਦੇ ਨਾਲ ਚਲਾ ਜਾਏਗੇ ਫਿਰ ਗੁਰੂ ਕੇ ਲੰਗਰ ਦੀ ਜਿਹੜੀ ਉਹ ਸੇਵਾ ਘਟ ਜਾਏਗੀ। ਇਹ ਜਿਹੜੇ ਸਰਪ ਗੁਰਸਿੱਖਾਂ ਨੂੰ ਦੇਣੇ, ਉਹਨਾਂ ਨੇ ਇੱਥੇ ਰਹਿ ਕੇ ਸੰਗਤ ਕਰਨੀ ਹੈ, ਉਹ ਲਾਭ ਨਹੀਂ ਹੋ ਸਕਣਾ ਹੈ, ਇਸ ਕਰਕੇ ਉੱਥੇ ਨਹੀਂ ਜਾਣਾ ਬਣਦਾ ਹੈ। ਇਸ ਤਰ੍ਹਾਂ ਵਿਚਾਰ ਸਤਿਗੁਰੂ ਕਰਦੇ ਹੋਏ ਚਿਤ ਵਿੱਚ ਸੋਚਦੇ ਹੋਏ ਰਾਤ ਨੂੰ ਬਰਾਜ ਗਏ। ਜਾਗੇ ਬਹਰ ਪ੍ਰਾਤ ਜਬ ਹੋਏ, ਜਦੋਂ ਸਵੇਰ ਹੋਇਆ ਹੀ ਹੈ ਫਿਰ ਸਤਿਗੁਰੂ ਜੀ ਜਾਗ ਪਏ, ਸਾਵਧਾਨ ਹੋ ਗਏ। ਆਦਿ ਇਸ਼ਨਾਨ ਕਿਰਿਆ ਕਰ ਸਾਰੀ, ਦਤਨ ਕੁਰਲਾ ਇਸ ਤੋਂ ਬਾਅਦ ਲੈ ਕੇ ਇਸ਼ਨਾਨ ਆਦਿਕ ਦੀ ਕਿਰਿਆ ਸਾਰੀ ਕਰ ਕਰਾ ਕੇ ਬੈਠਿਓ ਗੁਰ ਢਿਗ ਆਨ ਸਹਾਰੀ। ਉਸ ਵੇਲੇ ਭਾਈ ਸਹਾਰੀ ਜੀ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਬੈਠਾ ਹੈ। ਹੱਥ ਜੋੜ ਕਰ ਕੀਨਸ ਬੇਨਤੀ, ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਸਹਾਰੀ ਜੀ ਨੇ ਬੇਨਤੀ ਕੀਤੀ ਹੈ। ਜੋ ਤਿਆਰ ਆਪ ਤਜ ਗਿਣਤੀ, ਮਹਾਰਾਜ ਸਾਰੀਆਂ ਗਿਣਤੀਆਂ ਮਿਟੀਆਂ ਵਿਚਾਰਾਂ ਛੱਡ ਕੇ ਚੱਲਣ ਲਈ ਤਿਆਰ ਹੋ ਜਾਓ। ਇਸ ਹਿਤ ਕਾਰਨ ਹੈ ਅਪਰ ਪਠਾਵਾ, ਇਸੇ ਕਰਕੇ ਇਸੇ ਕਾਰਨ ਕਰਕੇ ਮਹਾਰਾਜ ਮੈਂ ਕੋਈ ਹੋਰ ਨਹੀਂ ਭੇਜ ਜਿਆ ਹੈ। ਬਹੁ ਕਾਰਜ ਤਜ ਕਰ ਮੈਂ ਆਵਾ, ਜਾਣਦਿਓ ਵਿਆਹ ਦੇ ਬੜੇ ਕੰਮ ਹੁੰਦੇ, ਉਹ ਸਾਰੇ ਛੱਡ ਕੇ ਆਪ ਚੱਲ ਕੇ ਆਇਆ ਤੁਹਾਨੂੰ ਲੈਣ। ਜਾਂ ਤੇ ਮੇਰੋ ਪ੍ਰੇਮ ਵਿਚਾਰੋ, ਇਸ ਕਰਕੇ ਮਾਰਾ ਮੇਰਾ ਅੰਦਰਲਾ ਸੱਚਾ ਸੁੱਚਾ ਪ੍ਰੇਮ ਵਿਚਾਰੋ ਜੀ। ਕਰੋ ਭਤੀਜੇ ਕੋ ਇਹ ਪਿਆਰੋ, ਇਹ ਮਾਰਾ ਤੁਹਾਡਾ ਭਤੀਜਾ, ਇਹਦੇ ਨਾਲ ਵੀ ਪਿਆਰ ਕਰੋ ਵਿਆਹ ਵਿੱਚ ਪੁੱਜ ਕੇ। ਤੁਮਰੇ ਚਰਨ ਪਰ ਹੈ ਘਰ ਮੇਰੇ, ਹਾਂ ਦੂਸਰੀ ਗੱਲ ਇਹ ਵੀ ਹੈ ਮਹਾਰਾਜ ਤੁਹਾਡੇ ਚਰਨ ਜਿਹੜੇ ਆ ਮੇਰੇ ਘਰ ਦੇ ਵਿੱਚ ਪੈਣਗੇ। ਵਡਿਆਈ ਜਗ ਹੋਏ ਵਡੇਰੇ, ਫਿਰ ਮੇਰੀ ਸੰਸਾਰ ਦੇ ਵਿੱਚ ਬਹੁਤ ਵੱਡੀ ਵਡਿਆਈ ਹੋਏਗੀ। ਗੁਰੂ ਰਾਮਦਾਸ ਸਾਹਿਬ ਜੀ ਵੀ ਇਸ ਸਹਾਰੀ ਦੇ ਪੁੱਤਰ ਦੇ ਵਿਆਹ ਵਿੱਚ ਆਏ ਹੈ। ਸਭ ਵਿਦ ਕਾਰਜ ਸਰ ਹੈ ਹਮਾਰੋ, ਹਾਂ ਦੂਸਰੀ ਗੱਲ ਇਹ ਵੀ ਹੈ ਵਿਵਾਹ ਦਾ ਜਿਹੜਾ ਕਾਰਜ ਹੈ ਸਭ ਤਰ੍ਹਾਂ ਚੰਗੀ ਚੰਗਾ ਸੌਰ ਜਾਵੇਗਾ, ਪੂਰਾ ਹੋ ਜਾਏਗਾ। ਦਰਸ਼ਨ ਮੰਗਲ ਰੂਪ ਤਿਉਹਾਰੋ, ਤੁਹਾਡਾ ਜਿਹੜਾ ਮਹਾਰਾਜ ਦਰਸ਼ਿਆ ਨਾਏ ਤਾਂ ਮੰਗਲ ਸਰੂਪ ਹੈ, ਖੁਸ਼ੀਆਂ ਦੇਣ ਵਾਲਾ ਹੈ। ਓਹਨ ਬਿਗਨ ਬਨਹੋ ਰਖਵਾਰੋ, ਜਦੋਂ ਤੁਸੀਂ ਚਲੇ ਜਾਓਗੇ ਘਰ ਵਿਆਹ ਵਿੱਚ ਕੋਈ ਵਿਘਨ ਨਹੀਂ ਹੋਏਗਾ, ਕਿਉਂਕਿ ਤੁਸੀਂ ਰੱਖਿਆ ਕਰਨ ਵਾਲੇ ਹੋਵੋਗੇ। ਮਮ ਸੁਤ ਨਿਜ ਸੁਤ ਸਮ ਨਿਰਧਾਰੋ, ਮੇਰਾ ਜਿਹੜਾ ਪੁੱਤਰ ਹੈ ਉਹਨੂੰ ਆਪਣੇ ਪੁੱਤਰ ਦੇ ਸਮਾਨ ਹੀ ਨਿਰਣਾ ਕਰ ਲਓ ਵੀ ਇਹ ਤੁਹਾਡਾ ਹੀ ਸੁਪੁੱਤਰ ਹੈ। ਸੁਣੇ ਭਰਾਤ ਕੇ ਬਾਕ ਕਿਰਪਾਲਾ, ਆਪਣੇ ਵੱਡੇ ਭਰਾ ਦੇ ਗੁਰੂ ਰਾਮਦਾਸ ਸਾਹਿਬ ਜੋ ਜੋ ਦਿਆਲੂ ਕਿਰਪਾਲੂ ਬਚਨ ਸੁਣੇ ਨੇ। ਭਰੇ ਸਨੇਹ ਅਛੇਹ ਵਿਸਾਲਾ, ਜੋ ਬੜੇ ਪ੍ਰੇਮ ਦੇ ਤੇ ਮੋਹ ਦੇ ਨਾਲ ਇੱਕ ਰਸ ਭਰੇ ਹੋਏ, ਤਿਹ ਸਨਮਾਨ ਰੱਖ ਬੇਹੇਤਾ, ਉਸ ਹਰੀ ਜੀ ਦਾ ਸਨਮਾਨ ਸਤਿਕਾਰ ਰੱਖਣ ਦੇ ਹੇਤਾ ਵਾਸਤੇ। ਰਿਦਲ ਕਹਿਓ ਸੋਢੀ ਕੁਲ ਕੇਤਾ, ਜੋ ਸੋਢੀਆਂ ਦੇ ਕੁਲ ਦੇ ਕੇਤਾ ਤੁਜਾ ਰੂਪ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਕੋਮਲ ਬਚਨ ਕਹੇ, ਜਥਾ ਜੋਗ ਤੁਮ ਭਾਖਤ ਭਰਾਤਾ, ਇਹ ਵੀ ਸੰਸਾਰੀ ਸੰਬੰਧ ਕਰਕੇ ਸਾਡੇ ਵੱਡੇ ਭਰਾ ਥਾਂ ਵੀ ਜਿਸ ਤਰ੍ਹਾਂ ਜੋਗ ਹੈ ਉਵੇਂ ਕਹਿ ਰਿਹਾ ਹੈ। ਤਉ ਸੁਣੋ ਹਮਰੋ ਬਿਰਤਾਂਤਾ, ਸਾਡਾ ਵੀ ਜਿਹੜਾ ਪ੍ਰਸੰਗ ਹੈ ਸਾਡਾ ਵੀ ਬਚਨ ਤੋਂ ਸੁਣ ਲੈ। ਦੇਸ਼ ਵਿਦੇਸ਼ਨ ਸੰਗਤ ਆਵੇ ਹੈ, ਇੱਥੇ ਗੋਇੰਦਵਾਲ ਸਾਹਿਬ ਵਿਖੇ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਆਉਂਦੀਆਂ ਹਨ। ਨਿਤ ਪ੍ਰਤ ਨਈ ਦਰਸ ਕਰ ਜਾਵੇ ਹੈ, ਹਮੇਸ਼ਾ ਕਹਿੰਦੇ ਨਵੀਆਂ ਤੋਂ ਨਵੀਆਂ ਦਰਸ਼ਨ ਕਰ ਕਰਕੇ ਜਾਂਦੀਆਂ ਸਿੱਖ ਸੰਗਤ। ਗੁਰ ਸਿੱਖਿਆ ਕੋ ਹੋਏ ਅਪਮਾਨਾ, ਜੇ ਵੀ ਅਸੀਂ ਤੇਰੇ ਨਾਲ ਚਲੇ ਜਾਈਏ ਫਿਰ ਜੋ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਦੇ ਗੁਰਸਿੱਖ ਉਹਨਾਂ ਦਾ ਸਾਡੇ ਗੈਰ ਹਾਜ਼ਰ ਹੋਣ ਕਰਕੇ ਨਿਰਾਦਰ ਜਾ ਹੋਵੇਗਾ। ਇਤੀ ਨਮੋ ਮਹਿ ਸਖਤ ਮਹਾਨਾ, ਇੰਨੀ ਤਾਂ ਸਾਡੇ ਵਿੱਚ ਸ਼ਕਤੀ ਹੈ ਨੀ ਵੀ ਉਹਨਾਂ ਦੀ ਬੇਅਦਬੀ ਜਿਹੜੀ ਅਸੀਂ ਸਹਾਰ ਲਈਏ। ਸਤਿਗੁਰ ਪਗ ਪੰਕਜ ਕੇ ਪ੍ਰੇਮੀ, ਉਹ ਜਿੰਨੇ ਗੁਰਸਿੱਖ ਹੈ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮੀ ਪਿਆਰੇ ਹੈ, ਜਿਨ ਕੋ ਦਰਸ਼ਨ ਨਿਤ ਸੁਖ ਛੇਮੀ, ਜਿਨ੍ਹਾਂ ਗੁਰਸਿੱਖਾਂ ਦਾ ਜਿਹੜਾ ਦਰਸ਼ਨ ਹਮੇਸ਼ਾ ਸੁਖ ਤੇ ਕਲਿਆਣ ਬਖਸ਼ਣ ਵਾਲਾ ਹੈ। ਪਰ ਅਰ ਸਰਾਪ ਸਫਲ ਜਿਨ ਕੇਰੇ, ਜਿਨ੍ਹਾਂ ਗੁਰਸਿੱਖਾਂ ਦੇ ਪਰ ਤੇ ਸਰਾਪ ਦਿੱਤੇ ਸਾਰੇ ਸਫਲੇ ਹੁੰਦੇ ਪੂਰੇ ਹੁੰਦੇ, ਤਿਨਹੋ ਪ੍ਰਸੰਨ ਕਰਨ ਇਚ ਮੇਰੇ, ਉਹਨਾਂ ਨੂੰ ਗੁਰਸਿੱਖਾਂ ਨੂੰ ਪ੍ਰਸੰਨ ਰੱਖਣਾ ਸਾਡੇ ਅੰਦਰ ਇਹ ਇੱਛਾ ਹੈ। ਭੱਲਿਆਂ ਕੁਲ ਭੂਖਨ ਕੇ ਦਾਸ, ਜੋ ਭੱਲਿਆਂ ਦੀ ਕੁਲ ਦੇ ਗਹਿਣਾ ਰੂਪ ਗੁਰੂ ਰਾਮ ਅਮਰਦਾਸ ਸਾਹਿਬ ਉਹਨਾਂ ਦੇ ਅੱਗੇ ਜਿਹੜੇ ਸਿੱਖ ਸੇਵਕ ਹੈ, 22 ਮੰਜੀਆਂ ਵਾਲੇ, 72 ਪੀੜੀਆਂ ਵਾਲੀਆਂ ਮਾਈਆਂ, ਤਿੰਨ ਐਬੋ ਕਬ ਹੋਏ ਨਾ ਨਿਰਾਸ਼, ਜੇ ਉਹ ਦਰਸ਼ਨ ਕਰਨ ਲਈ ਆਉਣ ਤੇ ਉਹਨਾਂ ਦਾ ਆਉਣਾ ਕਿਤੇ ਨਿਰਾਸਾ ਨਾ ਹੋਵੇ ਵੀ ਮਹਾਰਾਜ ਕਿੱਧਰ ਗਏ, ਅਸੀਂ ਤਾਂ ਦਰਸ਼ਨ ਕਰਨ ਲਈ ਉਪਰਾਮ ਜੇ ਹੋਣਗੇ। ਗਏ ਸੌਪ ਗੁਰ ਸੰਗਤ ਸਾਰੀ, ਜਿੰਨੀ ਗੁਰੂ ਨਾਨਕ ਸਾਹਿਬ ਦੀ ਸਿੱਖ ਸੰਗਤ ਸਾਰੀ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸੌਂ ਗਏ। ਗਮਨ ਅਬ ਅਨਬਣੀ ਵਿਚਾਰੀ, ਇਸ ਕਰਕੇ ਵੀ ਜੇ ਤੇਰੇ ਨਾਲ ਚਲੇ ਜਾਈਏ ਫਿਰ ਵੀ ਜਿਹੜੀ ਇਹ ਗੱਲ ਬੜੀ ਅਣਬਣ ਦੀ ਵਿਚਾਰੀ ਦੀ ਹੈ। ਭੀੜ ਹਜ਼ਾਰਾਂ ਨਰ ਕੀ ਰਹੇ, ਇੱਥੇ ਕਹਿੰਦੇ ਹਜ਼ਾਰਾਂ ਦੀ ਭੀੜ ਰਹੇਗੀ ਜੇ ਤੇਰੇ ਨਾਲ ਜੜਾਂਗੇ ਲਾਹੌਰ, ਉੱਥੇ ਹਜ਼ਾਰਾਂ ਦੀ ਭੀੜ ਲੋਕਾਂ ਦੀ ਰਹੇ। ਸਭ ਕੋ ਖਰਚ ਕਹਾਂ ਨਿਰਬਹਿ, ਤੂੰ ਦੇਖ ਲਾ ਵੀ ਸਹਾਰੀ ਫਿਰ ਸਾਰੀਆਂ ਸੰਗਤਾਂ ਦਾ ਜਿਹੜਾ ਲੰਗਰ ਪਾਣੀ ਦਾ ਖਰਚ ਕਿਵੇਂ ਨਵਾਵੇਗਾ। ਜਬ ਬਰਾਤ ਪਹੁੰਚੇ ਤਿਹ ਜਾਏ, ਫਿਰ ਇਸੇ ਤਰ੍ਹਾਂ ਬਰਾਤ ਜਦੋਂ ਜਿੱਥੇ ਵੀ ਤੇਰੇ ਪੁੱਤਰ ਦਾ ਵਿਵਾਹ ਹੋਣਾ ਉੱਥੇ ਪਹੁੰਚੇਗੀ। ਸੰਗਤ ਮੇਲ ਹੋਹ ਸਮਦਾਏ, ਜਦੋਂ ਸਿੱਖ ਸੰਗਤਾਂ ਨੂੰ ਪਤਾ ਚੱਲਿਆ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਜੋ ਸਹਾਰੀ ਉਹਦੇ ਪੁੱਤਰ ਦੇ ਵਿਆਹ ਵਿੱਚ ਇੱਧਰ ਆਏ ਹੋਏ, ਉੱਥੇ ਸਿੱਖ ਸੰਗਤਾਂ ਉਰਦਗਰਦੀਆਂ ਇਕੱਠੀਆਂ ਹੋ ਜਾਣਗੀਆਂ। ਕਿਮ ਸਮਦੀ ਸਭ ਕਰ ਹੈ ਸੰਭਾਰੀ, ਫਿਰ ਜਿਹੜੇ ਤੇਰੇ ਸੰਬੰਧੀ ਹੈ ਕੁੜਮ ਕੁੜਮ ਜੀ ਉਹ ਸਾਰੀ ਸੰਗਤ ਨੂੰ ਕਿਵੇਂ ਸੰਭਾਲਣਗੇ। ਇਤਿਹਾਦਿਕ ਲਿਹ ਹੇਤ ਵਿਚਾਰੀ, ਇਸ ਤੋਂ ਆਦ ਤੂੰ ਵਿਚਾਰ ਲਾ ਵੀ ਬਰਾਤ ਨੂੰ ਸੰਭਾਲਣਗੇ ਕਿ ਸੰਗਤ ਨੂੰ ਸੰਭਾਲਣਗੇ। ਜਥਾ ਜੋਗ ਸੁਨ ਬਚ ਸੰਹਾਰੀ, ਸਹਾਰੀ ਸਿਆਣਾ ਸੀ, ਯੋਗਤਾ ਵਾਲੇ ਜਿਹੜੇ ਬੱਚਿਆਂ ਨੇ ਉਹ ਸੁਣ ਕੇ ਵੀ ਯਥਾਰਥ ਕਹਿ ਰਹੇ ਆਏ। ਬਿਨੈ ਸਨੀ ਪੁਨ ਗਿਰਾ ਉਚਾਰੀ, ਫਿਰ ਬੇਨਤੀ ਨਾਲ ਨਾਲ ਮਿਲੀ ਹੋਈ ਇਸਨੇ ਬਚਨ ਬਾਣੀ ਕਿਹਾ ਹੈ। ਉਚਿਤ ਆਪ ਸਭ ਮੋਹ ਸੁਣਾਈ। ਹੇ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਯੋਗਤਾ ਗਾਲੀ ਗੱਲ ਹੈ ਉਹ ਸਾਰੀ ਆਪ ਜੀ ਨੇ ਮੈਨੂੰ ਖੋਲ ਕੇ ਸੁਣਾ ਦਿੱਤੀ ਹੈ। ਅਬ ਭੀ ਸੰਗਤ ਹੈ ਸਮੁਦਾਇ। ਮੈਂ ਦੇਖ ਰਿਹਾ ਹੁਣ ਵੀ ਆ ਸਿੱਖ ਸੰਗਤ ਆਪ ਜੀ ਦੇ ਹਜ਼ੂਰੀ ਵਿੱਚ ਬਹੁਤ ਤਾਦਾਦ ਵਿੱਚ ਬੜੀ ਗਿਣਤੀ ਵਿੱਚ ਹੈ। ਅਨਗਨ ਆਏ ਭੀੜ ਵੱਡ ਹੋਈ। ਆ ਜਦੋਂ ਮਹਾਰਾਜ ਲਾਹੌਰ ਚਲੇ ਗਏ ਤੇ ਉਹ ਇੱਥੋਂ ਦੀ ਸੰਗਤ ਨਾਲ ਜਾਏਗੀ, ਜਦੋਂ ਲਾਹੌਰ ਚਲੇ ਗਏ ਉਧਰੋਂ ਅਣਗਿਣਤ ਸੰਗਤ ਹੋ ਜਾਏਗੀ। ਗੁਰ ਗ੍ਰਾਮਣ ਕੇ ਸਿੱਖ ਸਭ ਕੋਈ। ਜਿਹੜੇ ਲਾਹੌਰ ਦੇ ਨੇੜੇ ਤੇਰੇ ਸ਼ਹਿਰ ਹੈ, ਗ੍ਰਾਮ ਹੈ, ਪਿੰਡ ਹੈ, ਸਾਰੇ ਉਥੋਂ ਦੇ ਜਿਹੜੇ ਸਿੱਖ ਸੇਵਕ ਲਾਹੌਰ ਵਿੱਚ ਇਕੱਠੇ ਹੋ ਜਾਣਗੇ। ਤਹਾਂ ਗਏ ਸਮਦੀ ਹੱਠ ਧਰੈ। ਜਦੋਂ ਬਰਾਤ ਦੇ ਸਵੇਤ ਮਹਾਰਾਜ ਆਪ ਜੀ ਗਏ ਤੇ ਸਿੱਖ ਇੱਥੋਂ ਦੇ ਗਏ, ਉਧਰਲੇ ਸਿੱਖ ਇਕੱਠੇ ਹੋ ਜਾਣਗੇ, ਉਧਰ ਦੇ ਜਿਹੜੇ ਸਾਡੇ ਕੁਰਮ ਕੁਰਮ ਜੇ ਉਹ ਹੱਠ ਗਏ ਵੀ ਸਾਰਿਆਂ ਨੂੰ ਅਸੀਂ ਰੋਟੀ ਖਵਾਉਣੀ ਹੈ। ਭੋਜਨ ਸਭ ਕੋ ਨਿਜ ਘਰ ਕਰੈ। ਆਪਣੇ ਘਰ ਦੇ ਵਿੱਚ ਹੀ ਸਾਰਿਆਂ ਗੁਰਸਿੱਖਾਂ ਦਾ ਜਿਹੜਾ ਭੋਜਨ ਉਹ ਛਕਾਉਣ ਦਾ ਪ੍ਰਬੰਧ ਜਾ ਕਰਨਗੇ। ਸਖਤ ਨ ਏਤੀ ਹੋਏ ਕਰ ਜਾਈ। ਕੁੜਮਾਂ ਵਿੱਚ ਇੰਨੀ ਤਾਂ ਸਖਤੀ ਹੈ ਨਹੀਂ, ਉਹ ਤਾਂ ਕਰਜਾਈ ਹੋ ਜਾਣਗੇ, ਕਰਜਾ ਸਿਰ ਤੇ ਚੜ ਜਾਏਗਾ। ਹੈ ਅਨਬਨ ਮੈਂ ਭੀ ਲੱਖ ਪਾਈ। ਮੈਂ ਵੀ ਮਾਰਾ ਗੱਲ ਜਾਣ ਪਾਈ ਹੈ ਵੀ ਤੁਹਾਡੇ ਜਾਣ ਕਰਕੇ ਤਾਂ ਬਹੁਤ ਸੰਗਤਾਂ ਲਾਹੌਰ ਵਿੱਚ ਚਲੀਆਂ ਜਾਣਗੀਆਂ, ਉੱਥੋਂ ਬਰਾਤ ਵਿੱਚ ਸ਼ਾਮਲ ਹੋਏ, ਉੱਧਰ ਜਿੱਥੇ ਟਕਾ ਹੋਣਾ ਹੈ, ਵਿਆਹ ਦੀ ਰਸਮ ਹੋਣੀ, ਉੱਥੇ ਸੰਗਤਾਂ ਹੋਣਗੀਆਂ, ਖਰਚ ਤਾਂ ਹਰ ਪਾਸੇ ਵਧ ਜਾਏਗਾ, ਗੱਲ ਤਾਂ ਅਣਬਣ ਜੀ ਹੈ ਜਾਣ ਪਾਇਆ ਹੈ। ਤਾਂ ਆਪ ਮਮ ਆਵਨ ਜਾਣ। ਤਾਂ ਵੀ ਮਾਰਾ ਆਪ ਜਾਣ ਲਓ, ਮੇਰਾ ਆਉਣਾ ਆਪ ਜੀ ਦੇ ਕੋਲੇ ਹੋਇਆ ਹੈ। ਕਰੋ ਸਫਲ ਬੇਨਤੀ ਇਮ ਮਨ। ਮਾਰਾ ਇਹ ਬੇਨਤੀ ਮੰਨ ਲਓ, ਮੇਰੇ ਆਉਣ ਨੂੰ ਮੇਰਾ ਆਉਣਾ ਸਫਲ ਕਰ ਦਿਓ, ਇਹ ਨਿਸ਼ਫਲ ਨਾ ਹੋਵੇ। ਆਪਣੇ ਪੁੱਤਰ ਪਠੋ ਮਮ ਸੰਗ। ਮਹਾਰਾਜ ਤੁਸੀਂ ਜੇ ਨਹੀਂ ਜਾ ਸਕਦੇ ਤੇ ਜੇ ਜਾਣੇ ਤੇ ਇਸ ਤਰ੍ਹਾਂ ਗੱਲ ਅਯੋਗਤਾ ਵਾਲੀ, ਗੁਰਸਿੱਖਾਂ ਦਾ ਨਿਰਾਦਰ ਹੁੰਦਾ, ਦੂਜੇ ਉਧਰ ਖਰਚ ਜ਼ਿਆਦਾ ਹੋਏਗਾ ਕੁੜਮਾਂ ਦਾ, ਫਿਰ ਵੀ ਮਹਾਰਾਜ ਮੈਨੂੰ ਆਪਣਾ ਪੁੱਤਰ ਮੇਰੇ ਨਾਲ ਭੇਜ ਦੇਵੋ। ਹੋਵੇ ਸ਼ੁਭ ਕਾਰਜ ਸਰਬੰਗ। ਫਿਰ ਜਿੰਨਾ ਵੀ ਸਰਵੰਗ ਕਾਰਜ ਹੈ ਉਹ ਸਰਵੰਕੀ ਸਭ ਤਰ੍ਹਾਂ ਕਰਕੇ ਚੰਗਾ ਹੀ ਹੋ ਜਾਵੇਗਾ। ਮਮ ਅਰਜੀ ਤੁਮ ਮਰਜੀ ਅੰਤਰ। ਤੁਹਾਡੀ ਮਰਜ਼ੀ ਦੇ ਅੰਦਰ ਹੀ ਮਹਾਰਾਜ ਮੇਰੀ ਅਰਜੀ ਹੈ, ਬੇਨਤੀ ਹੈ। ਰਾਵਰ ਗਰਜੀ ਰਹੋ ਨਿਰੰਤਰ। ਹੇ ਸਤਿਗੁਰੂ ਆਪ ਜੀ ਦੀ ਜਿਹੜੀ ਗਰਜੀ ਹੈ, ਲੋੜ ਹੈ, ਚਾਹਵਾਨ ਹੈ, ਮੈਂ ਕਰਸ ਰਹਾਂਗਾ। ਸੁਣ ਸ੍ਰੀ ਰਾਮਦਾਸ ਸੁਖ ਰਾਸੀ। ਸਹਾਰੀ ਜੀ ਨੇ ਤੋਂ ਸੁਣ ਕੇ ਗੁਰੂ ਰਾਮਦਾਸ ਜੋ ਸੁਖਾਂ ਦੇ ਪੂੰਜੀ ਰੂਪ ਹੈ। ਪ੍ਰਿਥੀਆ ਪੁੱਤਰ ਬੁਲਾਏ ਵਪਾਸੀ। ਕਹਿੰਦੇ ਵੀ ਠੀਕ ਹੈ, ਪੁੱਤਰ ਭੇਜ ਦਿੰਦੇ ਤੇਰੇ ਨਾਲ। ਉਸ ਵੇਲੇ ਪ੍ਰਿਥੀਏ ਨੂੰ ਆਪਣੇ ਕੋਲ ਸਦ ਲਿਆ, ਬੁਲਾ ਲਿਆ। ਨਿਜ ਬੰਧਨ ਕੀ ਰੀਤ ਸੁਣਾਈ। ਜਿਵੇਂ ਆਪਣੇ ਸਾਖ ਸੰਬੰਧੀ ਉਹਨਾਂ ਦੀ ਮਰਜ਼ਾਦਾ ਹੁੰਦੀ, ਰੀਤੀ ਹੁੰਦੀ, ਉਹ ਪ੍ਰਿਥੀਏ ਨੂੰ ਸੁਣਾਈ ਗੁਰੂ ਰਾਮਦਾਸ ਸਾਹਿਬ ਜੀ ਨੇ। ਸ਼ਾਦੀ ਵਿਖੇ ਮਿਲਹਿ ਸਮਦਾਈ। ਇਹ ਜਦੋਂ ਵੀ ਕਿਸੇ ਦੀ ਸ਼ਾਦੀ ਹੁੰਦੀ ਹੈ, ਜਿੰਨੇ ਸਾਖ ਸੰਬੰਧੀ ਹੈ ਸਾਰੇ ਉਹਦੇ ਬਹੁ ਗਿਣਤੀ ਵਿੱਚ ਉਹਦੇ ਘਰੇ ਮਿਲਦੇ, ਇਕੱਠਿਆਂ ਹੁੰਦੇ ਹੈ। ਹਮਰੇ ਤਾਉ ਕੋ ਇਹੋ ਨੰਦ। ਪ੍ਰਿਥੀ ਚੰਦ ਪੁੱਤਰ, ਇਹ ਸਾਡਾ ਜਿਹੜਾ ਤਾਇਆ ਸੀ ਨਾ ਘਰਾਂ ਵਿੱਚ, ਉਹਦਾ ਇਹ ਪੁੱਤਰ ਹੈ ਸਹਾਰੀ। ਵੱਡੋ ਸਥਾਨ ਉਚਿਤ ਹੈ ਬੰਦਨ। ਇਸ ਕਰਕੇ ਵੱਡੇ ਸਥਾਨ ਤੇ ਸਾਡੇ ਨਮਸਕਾਰ ਕਰਨ ਯੋਗ ਹੈ ਸਭ ਦੇ। ਸੁਤ ਕੋ ਵਿਆਹ ਰਚਿਓ ਚੱਲ ਆਇਵ। ਇਹ ਸਹਾਰੀ ਨੇ ਵੀ ਆਪਣੇ ਪੁੱਤਰ ਦਾ ਵਿਆਹ ਰਚਿਆ, ਵਿਆਹ ਕਰਿਆ, ਚਾਹੁੰਦਾ ਇਹ ਚੱਲ ਕੇ ਆਇਆ ਹੈ। ਤੁਝਕੋ ਉਚਿਤ ਸੰਗ ਇਹੋ ਜਾ। ਪ੍ਰਿਥੀ ਚੰਦ, ਇਹ ਸਹਾਰੀ ਦੇ ਨਾਲ ਤੈਨੂੰ ਜਾਣਾ ਯੋਗ ਹੈ। ਸੋਢੀ ਕੁਲ ਸਭ ਬੰਦ ਹਮਾਰੇ। ਕਿਉਂਕਿ ਲਾਹੌਰ ਦੇ ਵਿੱਚ ਸੋਢੀਆਂ ਦੇ ਕੁਲ ਦੇ ਸਾਰੇ ਜਿਹੜੇ ਸਾਖ ਸੰਬੰਧੀ ਹਨ ਸਾਡੇ ਬੰਦ ਭਰਾ ਵੀ ਹੈ ਨ। ਮਿਲਹੋ ਤਹਾਂ ਜੋ ਜੋ ਹਿਤ ਧਾਰੇ। ਜੋ ਜੋ ਵੀ ਸਾਡੇ ਨਾਲ ਪ੍ਰੇਮ ਧਾਰਦਾ ਰੱਖਦਾ ਉਹਨੂੰ ਜਾ ਕੇ ਵੀ ਪ੍ਰਿਥੀ ਚੰਦ ਮਿਲ ਜੁਲ। ਕੇਤਿਕ ਦਿਵਸ ਰਹੋ ਲਵਪੁਰ ਮੈਂ। ਹਾਂ ਕੁਝ ਦਿਨ ਤਾਂ ਇਸ ਤਰ੍ਹਾਂ ਤੂੰ ਲਾਹੌਰ ਸ਼ਹਿਰ ਦੇ ਵਿੱਚ ਹੀ ਰਹੀ ਜਾਏ। ਆਵਹ ਪੁਨ ਇੱਛਾ ਜਬ ਉਰ ਮੈਂ, ਜਦੋਂ ਵਿਆਹ ਦਾ ਕਾਰਜ ਹੋਵੇ ਬਾਅਦ ਵਿਚ ਜਿਵੇਂ ਤੇਰੇ ਹਿਰਦੇ ਵਿਚ ਇੱਛਾ ਹੋਵੇ ਵਾਪਸੀ ਆ ਜਾਵੀ। ਆਪਣੀ ਧਰਮਸਾਲ ਸੁਧ ਲੈ ਹੋ, ਆਪਣੀ ਜਿਹੜੀ ਧਰਮਸਾਲਾ ਬਣਾਈ ਹੈ ਨਾ ਜਨਮ ਸਥਾਨ ਦੇ ਨੇੜੇ ਸਿੱਖ ਸੰਗਤਾਂ ਦੇ ਦੀਵਾਨ ਵਾਸਤੇ, ਉਹਦੀ ਵੀ ਖਬਰ ਸਾਰ ਲੈ ਵੀ ਉਹ ਠੀਕ ਠਾਕ ਹੈ। ਯਥਾ ਯੋਗ ਸਭਹਿਨ ਕਹਿ ਦੇਹੋ, ਇਸ ਤਰ੍ਹਾਂ ਸੰਗਤ ਨੂੰ ਉੱਥੇ ਯੋਗਤਾ ਬਣਦੀ ਹੈ ਸਭ ਕੁਛ ਵੀ, ਤੂੰ ਸਿਆਣਾ ਦੇ ਉਸ ਸੰਗਤ ਨੂੰ। ਪਿਤ ਤੇ ਸੁਣ ਪ੍ਰਿਥੀਏ ਮਨ ਜਾਨੀ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੋਂ ਗੱਲਬਾਤ ਸੁਣ ਕੇ ਪ੍ਰਿਥੀ ਚੰਦ ਦੇ ਮਨ ਵਿੱਚ ਜਾਣੀ ਸਮਝੀ ਹੈ। ਵਿਚਰਨ ਇਨ ਤੇ ਨੀਕ ਨਾ ਮਾਨੀ, ਮਨ ਵਿੱਚ ਜਾਣਿਆ ਵੀ ਜਿਹੜਾ ਪਿਤਾ ਤੋਂ ਵਿਛੜਨਾ ਪਾਸੇ ਹੋਣਾ ਇਹ ਚੰਗੀ ਗੱਲ ਨੀ ਮੇਰੇ ਲਈ ਮੰਨੀ ਜਾਂਦੀ। ਰਹੇ ਸਮੀਪ ਪ੍ਰੇਮ ਬਿਰਧਾਵੈ, ਇਹ ਤਾਂ ਪਿਤਾ ਗੁਰੂ ਕੋਲ, ਮੈਂ ਪਿਤਾ ਦੇ ਕੋਲ ਰਹਾਂਗਾ ਤੇਰੇ ਪ੍ਰੇਮ ਵਧਾਉਣਗੇ। ਦੂਰ ਬਸੋ ਕਬ ਹੂੰ ਚਿੱਤ ਆਵੈ, ਇਹ ਮੈਂ ਨਾ ਤੋ ਦੂਰ ਕਿਤੇ ਜਾ ਵਸਾਂ ਫੇਰ ਕਦੋਂ ਚਿੱਤੇ ਆਵਾਂਗਾ ਯਾਦ ਆਵਾਂਗਾ। ਰਹੋ ਸਹੋਦਰ ਪਿਤਕੇ ਪਾਸ, ਰਹਿ ਸਹੋਦਰ ਪਿਤਕੇ ਪਾਸ, ਇਹ ਵੀ ਜਿਹੜਾ ਛੋਟਾ ਭਰਾ ਏ ਪਿਤਾ ਸਤਿਗੁਰੂ ਰਾਮਦਾਸ ਜੀ ਦੇ ਕੋਲ ਰਹੇਗਾ। ਸੰਗਤ ਕੇ ਨਿਤ ਨਏ ਹੁਲਾਸ, ਸਿੱਖ ਸੰਗਤਾਂ ਦੇ ਨਵੇਂ ਜਿਹੜੇ ਹੁਲਾਸ ਆ ਖੁਸ਼ੀਆਂ ਪ੍ਰਸੰਨਤਾ ਉਹ ਦੇਖੇਗਾ ਮਾਣੇਗਾ। ਦਰਬ ਸੰਭਾਰਨ ਮੈਂ ਸਭ ਕਰ ਹਾਂ, ਇਸ ਸਮੇਂ ਤਾਂ ਹੁਣ ਜਿਹੜਾ ਗੁਰੂ ਘਰ ਦਾ ਧਨ ਪਦਾਰਥ ਮੈਂ ਹੀ ਸੰਭਾਲਣਾ ਕਰਦਾ ਹਾਂ। ਕਿਤਕ ਪ੍ਰਿਥਕ ਕਰ ਨਿਜ ਘਰ ਧਾਰਿਆ, ਜਿਹੜਾ ਧਨ ਪਦਾਰਥ ਬਕਰੀਆਂ ਕਰਕੇ ਆਪਣੇ ਘਰ ਦੇ ਵਿਚ ਮੈਂ ਰੱਖੀ ਜਾ ਰਿਹਾ। ਅਬ ਲੱਗ ਮੈਂ ਮਾਲਕ ਸਭ ਭੇਟਣ, ਬੈਠਾ ਵਿਚਾਰਦਾ ਵੀ ਜਿੰਨੀ ਗੁਰੂ ਘਰ ਦੀਆਂ ਭੇਟਾਂ ਆਉਂਦੀਆਂ ਉਹਨਾਂ ਦਾ ਸਭ ਤਰ੍ਹਾਂ ਕਰਕੇ ਮੈਂ ਹੀ ਮਾਲਕ ਹਾਂ। ਆਵਹਿ ਨਿਤ ਸੋ ਕਰਹੋ ਸਮੇਟਣ, ਜੋ ਸਿੱਖ ਸੰਗਤਾਂ ਵੱਲੋਂ ਭੇਟਾ ਆਉਂਦੀ ਉਹ ਸਾਰੀ ਮੈਂ ਹੀ ਸਮੇਟੀ ਜਾਂਦਾ ਆਪਣੇ ਕੋਲ ਲਈ ਜਾਣਾ। ਵੱਡੇ ਥਾਨ ਸੁਨ ਸੀਸ ਨਿਵਾਇਓ, ਇਸ ਤਰ੍ਹਾਂ ਵਿਚਾਰਦਿਆਂ ਵਿਚਾਰਦਿਆਂ ਵੀ ਇਹ ਵੱਡੇ ਥਾਂ ਸਹਾਰੇ ਜੀ ਸਿਰਜਾ ਨਵਾਇਆ ਇਸ ਪ੍ਰਿਥੀ ਚੰਦ ਨੇ। ਚਿਰ ਜੀਵਹ ਆਸਿਖ ਕੋ ਪਾਇਓ, ਉਧਰ ਸਹਾਰੇ ਜੀ ਨੇ ਆਸ਼ੀਰਵਾਦ ਦਿੱਤੀ ਹੈ ਵੀ ਚਿਰ ਜੀਵੇ ਬਹੁਤ ਸਰਜੀਵਾਂ ਦੇ ਤੂੰ ਜਾਂਦਾ ਰਹੇ। ਕਿਤਕ ਕਾਲ ਹੋਏ ਮੌਨ ਵਿਚਾਰੈ, ਇਧਰ ਜਿਹੜਾ ਪ੍ਰਿਥੀ ਚੰਦ ਹੈ ਕੋਈ ਸਮਾਂ ਚੁੱਪ ਚਾਪ ਹੋਇਆ ਵਿਚਾਰ ਰਿਹਾ ਹੈ। ਮਮ ਪਾਛੇ ਸਭ ਭਰਾਤ ਸੰਭਾਰੈ, ਜੇ ਮੈਂ ਇਸ ਹਾਰੀ ਨਾਲ ਚੱਲਿਆ ਗਿਆ ਬਾਅਦ ਵਿੱਚ ਮੇਰੇ ਛੋਟੇ ਭਰਾ ਅਰਜਨ ਦੇਵ ਜੀ ਸਭ ਕੁਝ ਸੰਭਾਲ ਲੈਣਗੇ। ਸਭ ਕਾਰ ਕੀ ਸੁਧ ਕੋ ਪਾਵੈ ਹੈ, ਜਦੋਂ ਮੈਂ ਚੱਲਿਆ ਗਿਆ ਫਿਰ ਗੁਰੂ ਘਰ ਦੀ ਜਿਵੇਂ ਸੇਵਾ ਹੈ ਉਹ ਸਾਰੀ ਉਹ ਖਬਰ ਸਾਰ ਸੋਝੀ ਪਾ ਲੈਣਗੇ। ਸੰਚਹਿ ਦਰਬ ਪਿਤਾ ਮਨ ਭਾਵੈ ਹੈ, ਇੱਕ ਤਾਂ ਮੇਰੇ ਜਾਣ ਤੋਂ ਬਾਅਦ ਉਹ ਧਨ ਇਕੱਠਾ ਕਰ ਲੈਣਗੇ, ਦੂਜਾ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਉਹ ਚੰਗੇ ਲੱਗਣ ਲੱਗ ਪੈਣਗੇ। ਬਾਹਰੋਂ ਮੈਂ ਪਰ ਜਾਊ ਪਿਛਾਰੀ, ਜਦੋਂ ਉਹ ਕਹਿੰਦੇ ਛੋਟੇ ਭਰਾ ਇੱਥੇ ਰਹਿ ਗਏ ਤੇ ਮੈਂ ਉੱਥੇ ਚੱਲਿਆ ਗਿਆ, ਮੈਂ ਤਾਂ ਫਿਰ ਪਿੱਛੇ ਪੈ ਜਾਵਾਂਗਾ। ਲੱਗ ਭਰਾਤਾ ਹੋਏ ਜਾਹੇ ਅਗਾਰੀ, ਇਹ ਮੇਰਾ ਜਿਹੜਾ ਛੋਟਾ ਭਰਾ ਅਰਜਨ ਦੇਵ ਹੈ ਇਹ ਸਭ ਤੋਂ ਅੱਗੇ ਮੁਖੀਆ ਹੋ ਜਾਏਗਾ। ਧਨ ਗੁਰਤਾ ਆਦਿਕ ਮਹਿ ਸਾਰੇ, ਵਿਚਾਰਦਾ ਵੀ ਜਿਹੜਾ ਧਨ ਹੈ ਗੁਰਤਾ ਗੱਦੀ ਆਦਿਕ ਇਹ ਸਭ ਕੁਛ ਹੈ। ਹੈ ਸੰਸਾ ਕੋ ਲੀਏ ਨਾ ਸੰਭਾਰੇ, ਇਹ ਮੈਨੂੰ ਬੜਾ ਸੰਸਾ ਹੈ ਵੀ ਕੋਈ ਹੋਰ ਨਾ ਅੱਗੇ ਵਾਸਤੇ ਲੈ ਜਾਏ। ਗੁਰ ਘਰ ਮੈਂ ਨਿਸ਼ਚੈ ਨਹਿ ਕੋਈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿਚ ਇਹ ਤਾਂ ਕੋਈ ਭਰੋਸੇ ਵਾਲੀ ਗੱਲ ਹੀ ਨੀ, ਯਕੀਨ ਵਾਲੀ ਗੱਲ ਨਹੀਂ ਹੈ। ਲੇਤ ਅਪਰ ਅਧਿਕਾਰ ਨ ਜੋਈ, ਜਿਹੜਾ ਪੁੱਤਰ ਹੁੰਦਾ ਉਹੀ ਸਭ ਕੁਛ ਲੈਂਦਾ, ਇੱਥੇ ਤਾਂ ਜਿਹਦਾ ਅਧਿਕਾਰ ਨਹੀਂ ਹੁੰਦਾ ਹੈ ਉਹ ਵੀ ਲੈ ਲੈਂਦਾ, ਵੇਖਿਆ ਜਾਂਦਾ। ਸੇਵਾ ਹੇਰਤ ਹੋਏ ਪ੍ਰਸੰਨ, ਕਿਉਂਕਿ ਜਿਹੜੇ ਸਤਿਗੁਰੂ ਹੈ ਉਹ ਤਾਂ ਕਿਸੇ ਦੀ ਸੇਵਾ ਦੇਖ ਕੇ ਉਹਦੇ ਤੇ ਪ੍ਰਸੰਨ ਹੋ ਜਾਂਦੇ ਹੈ। ਨਿਜ ਅਸਥਾਨ ਬਿਠਾਵੈ ਅੰਨ, ਇਸ ਤਰ੍ਹਾਂ ਦਾਸ ਜਿਹੜਾ ਕੋਈ ਹੋਰ ਉਹਨੂੰ ਆਪਣੇ ਥਾਂ ਬਿਠਾ ਦਿੰਦੇ, ਤਾਂ ਗੁਰੂ ਨਾਨਕ ਘਰ ਦੇ ਵਿਚ ਪਹਿਲਾਂ ਹੀ ਰੀਤੀ ਆਈ ਹੈ ਵੀ ਪੁੱਤਰ ਪੁੱਤਰ ਨਹੀਂ ਦਿੰਦੇ, ਇਹ ਤਾਂ ਸੇਵਾ ਵੇਖਦੇ ਹੈ। ਜਿਹੜਾ ਅਧਿਕਾਰੀ ਹੁੰਦਾ ਸੇਵਾ ਦੇਖ ਕੇ ਉਹਨੂੰ ਸਭ ਕੁਛ ਦੇ ਦੂ ਜਾਂਦੇ ਆ ਇਤਿਆਦਿਕ ਉਰ ਤਰਕ ਵਿਚਾਰ ਕੇ ਇਸ ਤੋਂ ਹਾਲ ਲੈ ਕੇ ਜਿਹੜਾ ਪਿਰਥੀ ਚੰਦ ਚੁਸ ਚਲਾ ਕੇ ਇਸ ਤਰ੍ਹਾਂ ਦੀਆਂ ਦਲੀਲਾਂ ਜਿਹੀਆਂ ਕਰਦਾ ਸੋਚਦਾ ਵਿਚਾਰਦਾ ਸਗਰੀ ਜੁਗਤਾ ਜੁਗਤ ਨਿਹਾਰ ਕੇ ਇਹ ਕਿਹੜੀ ਗੱਲ ਯੋਗਤਾ ਵਾਲੀ ਕਿਹੜੀ ਅਯੋਗ ਅਯੋਗ ਤੇ ਅਯੋਗ ਸਾਰੀ ਇਹਨੇ ਵਿਚਾਰੀ ਗਰੀਬ ਨੀਵ ਕਰ ਰਹੇ ਹੋ ਵਿਚਾਰਤ ਗਰਦਨ ਦੀ ਨੀਵੀ ਕੀਤੀ ਹੈ ਤੇ ਇਸ ਤਰ੍ਹਾਂ ਵਿਚਾਰਦਾ ਰਿਹਾ ਸੋਚਦਾ ਰਿਹਾ ਪੁਨ ਸ੍ਰੀ ਗੁਰਪਿਤ ਸੰਗ ਉਚਾਰਤ ਅਖੀਰੀ ਵਿਚਾਰ ਬਜ਼ੁਰਗ ਕੇ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਥ ਕਹਿਣ ਲੱਗਿਆ ਆਪ ਬਿਲੋਕਤ ਹੋ ਸਭ ਸਮੇਂ ਹੇ ਗੁਰੂ ਰਾਮਦਾਸ ਪਿਤਾ ਜੀ ਸਾਰੇ ਸਮਿਆਂ ਵਿੱਚ ਤੁਸੀਂ ਮੈਨੂੰ ਵੇਖਦੇ ਰਹਿੰਦੇ ਹੀ ਹੋ ਰਹਿਤ ਕਾਜ ਜਿਸ ਵਿਦ ਕੇ ਹਮੈ ਇਸ ਤਰ੍ਹਾਂ ਗੁਰੂ ਘਰ ਦੇ ਜਿਹੜੇ ਕੰਮ ਕਾਰ ਹੈ ਸਾਰੇ ਮੈਨੂੰ ਕਹਿੰਦੇ ਬਣੇ ਰਹਿੰਦੇ ਆ ਸਾਰੇ ਮੈਂ ਹੀ ਕਰਦਾ ਕਰਾਉਣਾ ਦੇਨ ਲੈਨਿਤ ਹੋਤ ਹਜ਼ਾਰਨ ਆ ਸੰਗਤਾਂ ਤੋਂ ਕਾਰ ਭੇਟਾ ਲੈਣੀ ਉਹਨਾਂ ਨੂੰ ਕਹਿੰਦੇ ਸਿਰੋ ਪੋ ਦੇਣੇ ਹਜ਼ਾਰਾਂ ਨੂੰ ਸਿਰੋ ਪੋ ਦੇਣੇ ਹਜ਼ਾਰਾਂ ਤੋਂ ਕਾਰ ਭੇਟਾ ਲੈਣੀ ਇਹ ਦੇਣਾ ਲੈਣਾ ਮੇਰੇ ਰਾਹੀਂ ਸਭ ਕੁਛ ਹੁੰਦਾ ਰਹਿੰਦਾ ਹੈ ਇੱਕ ਆਵਤ ਇੱਕ ਕਰਤ ਪਧਾਰਨ ਇਹ ਗੁਰੂ ਘਰ ਦਾ ਸਿੱਖ ਆਉਂਦਾ ਹੈ ਮਾਇਆ ਲੈ ਕੇ ਸਿਰੋ ਪੋ ਲੈ ਕੇ ਚਲਾ ਜਾਂਦਾ ਇੱਕ ਖਰਚ ਦੇਗ ਕੋ ਸਦਾ ਸੰਭਾਰਤ ਇਸ ਤਰ੍ਹਾਂ ਜਿਹੜਾ ਸੰਗਤਾਂ ਨੂੰ ਉਹ ਦੇਣਾ ਲੈਣਾ ਉਹ ਮੈਂ ਕਰਦਾ ਫਿਰ ਜਿਹੜਾ ਗੁਰੂ ਕੇ ਲੰਗਰ ਵਿੱਚ ਹਜ਼ਾਰਾਂ ਰੁਪਈਆਂ ਦਾ ਖਰਚ ਹੁੰਦਾ ਉਹ ਵੀ ਮੈਂ ਹੀ ਸੰਭਾਲਦਾ ਲੇਕਰ ਅੰਨ ਰਾਸ ਕੋ ਡਾਰਤ ਗੁਰੂ ਕਾ ਲੰਗਰ ਕਿੰਨਾ ਪੱਕਦਾ ਹੈ ਕਹਿੰਦੇ ਬਾਹਰੋਂ ਅੰਨ ਖਰੀਦ ਕੇ ਲੈ ਕੇ ਗੁਰੂ ਕੇ ਲੰਗਰ ਵਿੱਚ ਮੈਂ ਪਾਉਂਦਾ ਰਹਿਣਾ ਕਿਸ ਛਿੰਨ ਮਮ ਅਵਕਾਸ਼ ਨਾ ਜਾਣੋ ਕਿਸੇ ਸਮੇਂ ਵੀ ਮੇਰਾ ਤਾਂ ਕਹਿੰਦੇ ਵੀ ਉੱਥੇ ਜਾਣ ਦਾ ਸਮੇਂ ਨੀ ਮੌਕਾ ਹੀ ਨਹੀਂ ਹੈ ਜਾਣ ਲੋ ਕੈਸੇ ਬਨ ਹੈ ਤਹਾਂ ਮਮ ਜਾਣੋ ਜਦੋਂ ਵਿਹਲੀ ਹੈ ਨੀ ਹੈ ਫਿਰ ਇਹ ਸਹਾਰੀ ਦੇ ਨਾਲ ਜਿਹੜਾ ਲਾਹੌਰ ਜਾਣਾ ਉਹ ਕਿਸ ਤਰ੍ਹਾਂ ਮੇਰਾ ਬਣ ਸਕਦਾ ਨਹੀਂ ਹੋ ਸਕਦਾ ਸਤਿਗੁਰ ਕਹਿਓ ਸੰਭਾਰਹਿ ਔਰ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਪ੍ਰਿਥੀ ਚੰਦ ਜੇ ਤੂੰ ਚਲਾ ਜਾਏਗਾ ਹੋਰ ਕੋਈ ਗੁਰੂ ਕਾ ਸਿੱਖ ਸੇਵਕ ਕੰਮ ਸੰਭਾਲ ਲਏਗਾ ਤੁਮਕੋ ਉਚਿਤ ਗਮਨ ਤਿਸ ਠੌਰ ਇਹ ਵੀ ਸਤਿਕਾਰ ਨਾਲ ਲੈਣ ਆਇਆ ਤੈਨੂੰ ਉੱਥੇ ਜਾਣਾ ਯੋਗ ਹੈ ਪਿਤ ਜੀ ਤੁਮ ਹੋ ਵੇ ਪਰਵਾਹੂ ਇਹ ਪ੍ਰਿਥੀ ਚੰਦ ਫਿਰ ਬੋਲਿਆ ਪੁੱਠਾ ਜਾ ਕਹਿੰਦਾ ਪਿਤਾ ਜੀ ਤੁਸੀਂ ਤਾਂ ਬੇਪਰਵਾਹੀ ਹਾਨ ਨਾ ਲਾਭ ਲਖੋ ਮਮ ਮਾਹੂ ਆਪਣੇ ਮਨ ਦੇ ਜੀ ਵੀ ਕਿਹਦੇ ਵਿੱਚ ਗੱਲ ਵਿੱਚ ਸਾਨੂੰ ਨਫ਼ਾ ਹੈ ਕਿਹਦੇ ਵਿੱਚ ਸਾਨੂੰ ਹਾਨੀ ਘੱਟ ਹੈ ਜਾਣਦੇ ਹੀ ਨਹੀਂ ਬੁਝਦੇ ਹੀ ਨਹੀਂ ਤੁਸੀਂ ਤਾਂ ਮੁਝ ਤੇ ਜਾਇਓ ਜਾਏ ਨਾ ਤਹਾਂ ਤੁਹਾਨੂੰ ਇਹ ਨਹੀਂ ਪਤਾ ਵੀ ਪੁੱਤਰ ਚਲਿਆ ਗਿਆ ਸਾਨੂੰ ਬੜਾ ਘਾਟਾ ਪੈ ਜਾਣਾ ਹੋਰ ਕੀ ਸੰਭਾਲੋ ਹੋਰ ਲਈ ਮਾਇਆ ਲੈ ਜਾਊ ਇਸ ਕਰਕੇ ਮੈਂ ਜਾਣਦਾ ਨਫ਼ਾ ਨੁਕਸਾਨ ਮੈਥੋਂ ਨਹੀਂ ਜਾਇਆ ਜਾਂਦਾ ਉੱਥੇ ਨਿਤ ਮਗ ਤਾਮਸ ਹੋਵਤ ਮਹਾਂ ਕਿਉਂਕਿ ਜਦੋਂ ਰਸਤੇ ਵਿੱਚ ਚੱਲਾਂਗੇ ਉੱਥੇ ਬੜੀ ਗਰਮੀ ਗੁਰਮੀ ਹੁੰਦੀ ਹੈ ਭਲਾ ਲਾਹੌਰ ਨੇੜੇ ਹੈ ਤੇ ਲਾਹੌਰ ਕਿਹੜਾ ਦੂਰ ਹੈ ਉੱਥੇ ਗੱਲ ਹੈ ਟਾਲਣ ਮਰੋੜਨ ਦੀ ਮਹਾਂ ਕੁਲਾਹਲ ਬੀਚ ਬਰਾਤ ਕਹਿੰਦਾ ਜਦੋਂ ਬਰਾਤ ਬਰੂਜ ਚੜੇ ਢੋਟ ਮੱਕਾ ਉੱਥੇ ਖੜਕੇਗਾ ਉੱਥੇ ਬੜਾ ਰੌਲਾ ਗੋਲਾ ਹੋਊਗਾ ਉਹ ਸਹਾਇ ਰਹਿ ਚਿੱਤ ਸ਼ਾਂਤ ਮੈਂ ਤਾਂ ਆਪਣੇ ਚਿੱਤ ਵਿੱਚ ਸ਼ਾਂਤ ਹੋ ਕੇ ਰਹਿੰਦਾ ਮੈਨੂੰ ਰੌਲਾ ਗੋਲਾ ਨੀ ਚੰਗਾ ਲੱਗਦਾ ਪ੍ਰਿਥਕ ਸੋ ਪ੍ਰਿਥਿਆ ਪ੍ਰਿਥਮ ਸੁਣਾਈ ਆਹ ਕਵੀ ਜੀ ਕਹਿੰਦੇ ਆ ਜਿਹੜਾ ਪ੍ਰਿਥੀ ਚੰਦ ਨੇ ਜਿਹੜੀ ਵੱਖਰੇ ਹੋਣ ਦੀ ਗੱਲ ਹੈ ਨਾ ਪਹਿਲੀ ਸੁਣਾਈ ਇਹ ਵੀ ਮੈਂ ਨੀ ਜਾ ਸਕਦਾ ਮੈਨੂੰ ਰੌੜਾ ਗੋਲਾ ਨੀ ਚੰਗਾ ਲੱਗਦਾ ਨਹਿ ਮਾਨਿਓ ਪਿਤ ਬਾਕ ਟਲਾਈ ਆ ਪਿਤਾ ਗੁਰੂ ਦੇ ਬਚਨ ਮੰਨੇ ਨਹੀਂ ਆ ਉਹ ਢਾਲ ਮਟੋਲ ਜਾ ਕਰ ਦਿੱਤਾ ਵੀ ਉੱਥੇ ਬਰਾਤ ਵਿੱਚ ਢੁੱਟ ਮੱਕਾ ਖੜੂਗਾ ਰਸਤੇ ਵਿੱਚ ਬੜੀ ਗਰਮੀ ਹੁੰਦੀ ਹੈ ਮੈਨੂੰ ਨੀ ਚੰਗੇ ਲੱਗਦੇ ਮੈਂ ਤਾਂ ਸ਼ਿਤ ਵੀ ਸ਼ਾਂਤ ਰਹਿਣਾ ਸੁੱਤ ਚਿੱਤ ਕੀ ਸਭ ਜਾਨ ਖੁਟਾਈ ਇਧਰ ਗੁਰੂ ਰਾਮਦਾਸ ਸਾਹਿਬ ਅੰਤਰ ਜਾਣੀ ਹੈ ਪੁੱਤਰ ਦੇ ਹਿਰਦੇ ਦੀ ਖੁੱਟਾਈ ਜਾਣ ਲਈ ਵੀ ਅੰਦਰੋਂ ਖੁੱਟ ਹੈ ਬਾਹਰੋਂ ਹੋਰ ਹੀ ਗੱਲਾਂ ਮਾਰਦਾ ਹੋਏ ਤੂਸ਼ਨ ਗੁਰ ਗੋਸਾਈ ਜਗ ਦੇ ਮਾਲਕ ਵੀ ਇਹ ਖੁੱਟ ਹੈ ਇਹਨੇ ਨੀ ਜਾਣਾ ਜਿਉਣਾ ਚੁੱਪ ਹੀ ਹੋ ਗਏ ਪੁਨ ਲਗ ਨੰਦਨ ਤੀਰ ਹਕਾਰੇ। ਹਾਂ, ਫਿਰ ਬਾਕੀ ਜਿਹੜੇ ਦੋ ਸੁਪੁੱਤਰ ਸਨ ਮਹਾਨ ਦੇਵ ਤੇ ਅਰਜਨ ਦੇਵ ਜੀ, ਉਹਨਾਂ ਨੂੰ ਕੋਲ ਸਦ ਲਿਆ। ਪਰਖਤ ਕੋ ਆਇਸ ਅਨੁਸਾਰੇ, ਗੁਰੂ ਰਾਮਦਾਸ ਸਾਹਿਬ ਜੀ ਪ੍ਰੀਖਿਆ ਕਰੇ ਵੀ ਇਹਨਾਂ ਦੇ ਵਿੱਚ ਕੌਣ ਸਾਡੀ ਆਗਿਆ ਦੇ ਅਨੁਸਾਰ ਹੈ। ਦੋਹਰਾ ਦੋਨੋ ਪੁੱਤਰ ਸਮੀਪ ਪਿਤ, ਇਸ ਤਰ੍ਹਾਂ ਮਹਾਨ ਦੇਵ ਤੇ ਸ੍ਰੀ ਅਰਜਨ ਦੇਵ ਜੀ ਦੋਵੇਂ ਸੁਪੁੱਤਰ ਪਿਤਾ ਜੀ ਦੇ ਕੋਲ ਆਨ ਬੰਦਨਾ ਕੀਨ, ਆ ਕੇ ਨਮਸਕਾਰਾਂ ਕੀਤੀਆਂ ਹਨ। ਸਹਾਰੀ ਕੋ ਨਮੋ ਕੀਏ, ਇਸ ਤਰ੍ਹਾਂ ਮਹਾਨ ਦੇਵ ਤੇ ਅਰਜਨ ਦੇਵ ਜੀ ਨੇ ਸਹਾਰੀ ਨੂੰ ਵੀ ਨਮਸਕਾਰਾਂ ਕਰ ਦਿੱਤੀਆਂ। ਤਿੰਨ ਪਿਖ ਆਸਿਖ ਦੀਨ, ਸਹਾਰੀ ਜੀ ਨੇ ਨਮਸਕਾਰਾਂ ਦੇ ਕਰਦਿਆਂ ਦੇਖ ਕੇ ਆਸ਼ੀਰਵਾਦ ਦਿੱਤੀ ਹੈ ਵੀ ਤੁਸੀਂ ਬਹੁਤ ਸਮੇਂ ਜੀਂਦੇ ਰਹੋ, ਰਾਜੀ ਖੁਸ਼ ਰਹੋ। ਚੌਪਈ ਮਹਾਦੇਵ ਕੇ ਸੰਗ ਉਚਾਰਾ, ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਦੇਵ ਦੇ ਸਵੇਰ ਕੋਲ ਇਉਂ ਵਚਨ ਕਿਹਾ ਹੈ, ਜਾਹੋ ਵਿਆਹ ਪਿਖ ਭਰਾਤ ਤੁਮਾਰਾ। ਮਹਾਦੇਵ ਦੇ ਸਾਥ ਕਿਹਾ ਵੀ ਇਹ ਵੇਖ ਤੇਰਾ ਭਰਾ ਇਸ ਹਾਰੀ ਆਇਆ ਹੈ, ਇਹਦੇ ਨਾਲ ਤੂੰ ਚਲਾ ਜਾ। ਲਵਪੁਰ ਮਹਿ ਇਸਕੇ ਸੰਗ ਜਾਏ, ਲਾਹੌਰ ਸ਼ਹਿਰ ਦੇ ਵਿੱਚ ਇਹ ਬਈ ਸਹਾਰੀ ਦੇ ਨਾਲ ਤੂੰ ਜਾ ਕੇ ਮਿਲੋ ਤਹਾਂ ਬੰਧੂ ਸਮਦਾਏ, ਉੱਥੇ ਬੜੇ ਸਾਗ ਸੰਬੰਧੀ ਇਕੱਠੇ ਹੋਣਗੇ, ਸਾਰਿਆਂ ਨੂੰ ਤੂੰ ਮਹਾਦੇਵ ਮਿਲ ਜੁਲਨੀ। ਸੁਣ ਕਰ ਬੋਲਿਓ ਮਸਤ ਸੁਭਾਉ, ਇਹ ਮਹਾਦੇਵ ਦਾ ਸੁਭਾਅ ਪਹਿਲੇ ਕਹਿੰਦੇ ਐਸਾ ਮਸਤ ਜਾ ਸੀ, ਤਿਉਂ ਸੁਣ ਕੇ ਬੋਲਿਆ ਹੈ। ਕੋ ਬੰਧੂ ਕਿਸ ਕੋ ਕਿਤ ਜਾਊ, ਕਹਿੰਦਾ ਮਹਾਰਾਜ ਕੌਣ ਕਿਸੇ ਦਾ ਭੈਣ ਭਰਾ ਸੰਬੰਧੀ ਹੈ, ਕਿਹਦੇ ਕੋਲ ਮੈਂ ਜਾਊ। ਨਹ ਮੇਰੀ ਕਿਸ ਸਾਥ ਚਿਨਾਰੀ, ਮੇਰੀ ਤਾਂ ਕਿਸੇ ਭੈਣ ਭਰਾ ਨਾਲ ਸਾਗ ਸੰਗਤ ਨੀ ਜਾਣ ਪਛਾਣ ਹੀ ਹੈ ਨੀ। ਨਹ ਚਾਹੋ ਮੈਂ ਕਰਨ ਅਗਾਰੀ, ਨਾ ਅੱਗੇ ਕਿਸੇ ਭੈਣ ਸਾਗ ਸੰਗਤ ਨਾਲ ਜਾਣ ਪਛਾਣ ਮੈਂ ਕਰਿਆ ਚਾਹੁੰਦਾ। ਕਿਆ ਸਨ ਬੰਧਨ ਕੀ ਗਤ ਹੈ, ਬਾਕੀ ਪਿਤਾ ਜੀ ਜਿਹੜੇ ਸਾਗ ਸੰਬੰਧੀ ਇਹਨਾਂ ਦੀ ਕੀ ਗਤੀ ਕੀ ਹਾਲਤ ਕੀ ਰੀਤੀ ਹੁੰਦੀ ਹੈ ਦੱਸਦਾ। ਆਪਣੋ ਹਿੱਤ ਸਭ ਹੇਰਤ ਰਹਿ, ਜਿੰਨੇ ਸਾਗ ਸੰਬੰਧੀ ਆਪਣਾ ਕਹਿੰਦੇ ਹਿੱਤ ਜਾ ਵੇਖਦੇ ਰਹਿੰਦੇ, ਆਪਣਾ ਮਤਲਬ ਵੇਖਦੇ ਰਹਿੰਦੇ। ਦਰਬਹੀਨ ਪਿਖ ਹੋ ਹਿਨ ਨੇਰੇ, ਜਦੋਂ ਕਿਸੇ ਇਨਸਾਨ ਨੂੰ ਧੰਤੋ ਵਿਖਾ ਵੇਲੇ ਬਿਵਤਾ ਵਿੱਚ ਪਿਆ ਹੋਇਆ ਵੇਖਣ, ਫਿਰ ਨੇੜੇ ਨੀ ਹੁੰਦੇ। ਧਨੀ ਪੁਰਸ਼ ਕੇ ਬਨ ਹੈ ਕਨੇਰੇ, ਜਿਹੜਾ ਕੋਈ ਮਾਇਆ ਧਾਰੀ ਪੁਰਸ਼ ਹੈ ਉਹਦੇ ਬੜੇ ਰਿਸ਼ਤੇਦਾਰ ਮਿੱਤਰ ਦੋ ਸਾਗ ਸੰਬੰਧੀ ਬੰਠਣ ਜਾਂਦੇ। ਮੋਤੇ ਨਹਿ ਤਹਿ ਜਾਇਓ ਜਾਏ, ਕਹਿੰਦਾ ਜੀ ਮੈਂ ਤਾਂ ਸਿੱਧੇ ਹੀ ਕਹਿ ਰਿਹਾ ਵੀ ਮੈਥੋਂ ਨੀ ਉਹ ਲਾਹੌਰ ਲੂਰ ਜਾਇਆ ਜਾਣਾ ਹੈ। ਆਵਨ ਜਾਵਨ ਸ਼ਰਮ ਕੋ ਪਾਏ, ਆਉਣ ਜਾਣ ਦਾ ਬੜਾ ਮੈਂ ਕਹਿੰਦੇ ਖੇਚਲ ਪਾਵਾਂਗਾ, ਤੱਕ ਤੱਕ ਜਾਵਾਂਗਾ। ਹੈ ਵੀ ਇਹ ਦੀਵਾਨਾ ਮਸਤਾਨਾ ਜਿਹੀ ਸੀ, ਗਿਆਨੀ ਗਿਆਨ ਸਿੰਘ ਜੀ ਨੇ ਤੋੜੀ ਚਲ ਜੀ ਉਹ ਗੱਲ ਜੀ ਲਿਖੀ ਹੈ। ਇੱਕ ਵਾਰੀ ਉਹ ਮੱਝਾਂ ਦਾ ਬਕ ਜਾ ਸੀ ਤੇ ਮਹਾਦੇਵ ਨੂੰ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਵੀ ਤੂੰ ਵੀ ਕੋਈ ਮੱਝ ਪਸੰਦ ਕਰ ਲੈ, ਚੰਗੇ ਦੁੱਧ ਦੁੱਧ ਵਾਲੀ ਜਿਹੜੀ ਹੈ ਤੂੰ ਕਰ ਕਰਾ ਲਾ। ਕਹਿੰਦੇ ਮਸਤ ਜਿਹੀ ਸੀ, ਭੋਲਾ ਭੋਲਾ ਜਿਹੀ ਸੀ, ਕਹਿੰਦੇ ਜਿਹੜਾ ਵੱਡਾ ਝੋਟਾ ਜਿਹਾ ਫਿਰਦਾ ਸੀ ਉਹ ਹੱਕੇ ਲੈ ਆਇਆ ਸੀ, ਕਹਿੰਦਾ ਮੈਨੂੰ ਤਾਂ ਆਹ ਮੱਝ ਵਧੀਆ ਲੱਗਦੀ। ਸਾਰੇ ਸਿੱਖ ਹੱਸਦੇ ਵੀ ਮਹਾਦੇਵ ਹੀ ਹੈ, ਮੱਝ ਦਾ ਨੀ ਪਤਾ ਹੈ। ਉਹ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਚੰਗਾ ਇਹ ਹੀ ਲੈ ਲਓ, ਮੱਝ ਹੀ ਬਣਾ ਦਿੱਤੀ ਸੀ, ਇਸ ਤਰ੍ਹਾਂ ਐਸੇ ਹੀ ਕਰਿਆ ਸੀ। ਕੌਤਕ ਕਹਿ ਮੌਨ ਰਹਿਓ ਤਿਸ ਕਾਲ, ਇਸ ਤਰ੍ਹਾਂ ਕਹਿੰਦੇ ਮਹਾਦੇਵ ਬਚਨ ਕਹਿ ਕੇ ਉਸ ਸਮੇਂ ਚੁੱਪ ਚੁਪਾਪ ਹੀ ਹੋ ਰਿਹਾ। ਜੁਗਮ ਪੁੱਤਰ ਇਮ ਹੇਰ ਕਪਾਲ, ਹਾਂ ਪ੍ਰਿਥੀ ਚੰਦ ਤੇ ਮਹਾਦੇਵ ਦੋਵਾਂ ਪੁੱਤਰਾਂ ਨੂੰ ਸਤਿਗੁਰੂ ਨੇ ਦੇਖ ਲਿਆ ਵੀ ਇਹ ਨਹੀਂ ਜਾਂਦੇ ਹਨ। ਨਹਿ ਆਗਿਆ ਕੋ ਮਾਨਹਿ ਮੇਰੀ, ਮਹਾਰਾ ਵਿਚਾਰ ਦੇ ਵੀ ਇਹ ਦੋਵੇਂ ਸਾਡੀ ਆਗਿਆ ਨੂੰ ਨਹੀਂ ਮੰਨਦੇ। ਜਾਨਤ ਆਪਣੀ ਸੁਮਤ ਬਡੇਰੀ, ਆਪਣੀ ਜਿਹੜੀ ਅਕਲ ਮਤ ਹੈ ਬਹੁਤ ਵੱਡੀ ਜਾਣਦੇ ਸਮਝਦੇ। ਤਬ ਸ੍ਰੀ ਅਰਜਨ ਕੀ ਦਿਸ ਪੇਖਾ, ਉਸ ਤੋਂ ਬਾਅਦ ਫਿਰ ਜਿਹੜੇ ਤੀਸਰੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਉਹਨਾਂ ਦੀ ਤਰਫ ਗੁਰੂ ਰਾਮਦਾਸ ਸਾਹਿਬ ਜੀ ਨੇ ਤੱਕਿਆ। ਜਿਨ ਕੋ ਮ੍ਰਿਦਲ ਸੁਸ਼ੀਲ ਵਿਸੇਖਾ, ਇਹਨਾਂ ਦਾ ਬੜਾ ਦਾ ਜਿਹੜਾ ਸੁਭਾਅ ਬੜਾ ਕੋਮਲ ਸੀਰ ਹੈ, ਵਿਸ਼ੇਸ਼ ਕਰਕੇ ਬਹੁਤ ਨਰਮ ਹੈ। ਪਿਤਕੇ ਸਨਮੁਖ ਪਿਖੈ ਨ ਸੋਏ। ਐਸੇ ਹਨ ਅਰਜਨ ਦੇਵ ਜੀ, ਛੋਟੇ ਸਾਹਿਬਜ਼ਾਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਕਦੇ ਸਾਹਮਣੇ ਨਹੀਂ ਝਾਕਦੇ ਹਨ। ਪ੍ਰਤ ਉੱਤਰ ਕਹਿਬੋ ਕਿਮ ਹੋਏ। ਜਦੋਂ ਸਾਹਮਣੇ ਨੀ ਕਿਤੇ ਝਾਕਣਾ ਤੇ ਫਿਰ ਸਾਹਮਣੇ ਜਿਹੜਾ ਸਵਾਲ ਜਵਾਲ ਉਹਦਾ ਕਹਿਣਾ ਕਿਵੇਂ ਹੋ ਸਕਦਾ ਹੈ। ਕਰ ਜੋੜੇ ਥਿਰ ਨਮਰ ਅਗਾਰੀ। ਹਾਂ, ਹੱਥ ਜੋੜੇ ਹੈ ਤੇ ਇਸ਼ਤ ਹੋਏ ਨਿਮਰਤ ਨਿਵੇ ਅੱਗੇ ਨਿਮਰਤਾ ਸਹਿਤ ਅੱਗੇ। ਸੁਤ ਅਰਜਨ ਬਨ ਆਏ ਸਕਾਰੀ। ਗੁਰੂ ਰਾਮਦਾਸ ਸਾਹਿਬ ਜੀ ਬੋਲੇ, ਹੇ ਪੁੱਤਰ ਅਰਜਨ ਦੇਵ, ਤੁਸੀਂ ਸਾਡੇ ਆਗਿਆ ਮੰਨਣ ਵਾਲਾ ਬਣ ਜਾ, ਆਗਿਆ ਵਿੱਚ ਆ ਜਾ। ਨਿਜ ਤਾਊ ਕੇ ਸੰਗ ਸਿਧਾਵਹੋ। ਆ ਤੇਰੇ ਤਾਇਆ ਸਹਾਰੀ ਜੀ ਆਏ, ਇਹਦੇ ਨਾਲ ਤੂੰ ਚਲਾ ਜਾ। ਭਰਾਤ ਵਿਆਹ ਮਹਿ ਮਿਲ ਹਰ ਖਾਵਹੋ। ਆ ਹੋਰ ਭਰਾ ਤੇਰਾ ਭਰਾ ਹੀ ਆ, ਉਹ ਆਪਣੇ ਭਰਾਵਾਂ ਦੇ ਵਿਆਹ ਵਿੱਚ ਮਿਲ ਕੇ ਖੁਸ਼ ਹੋ। ਬੰਧਨ ਕੀ ਪੰਗਤ ਮਹਿ ਜਾਏ। ਆ ਸਾਗ ਸੰਬੰਧੀਆਂ ਦੀ ਪੰਗਤ ਵੀ ਸਭਾ ਵਿੱਚ ਜਾ ਕੇ। ਉਤਸਵ ਪਿਖੈ ਹੋਹਿ ਜਿਸ ਪਾਏ। ਉੱਥੇ ਤੂੰ ਰਿਸ਼ਾ ਵੇਖ ਜਿਸ ਤਰ੍ਹਾਂ ਹੋਵੇਗਾ। ਇੱਕ ਮਾਸ ਤੋ ਇਨ ਸੰਗ ਰਹੋ। ਇਹ ਸਾਹਿਬਜ਼ਾਦੇ ਅਰਜਨ ਦੇਵ, ਇੱਕ ਮਹੀਨਾ ਤੂੰ ਇਹ ਸਹਾਰੀ ਦੇ ਨਾਲ ਰਹਿਣਾ ਹੈ। ਪੁਨ ਧਰਮ ਸਾਲ ਆਪਣੀ ਬਹੋ। ਫਿਰ ਜਿਹੜੀ ਆਪਣੀ ਧਰਮਸ਼ਾਲਾ ਹੈ, ਜਨਮ ਸਥਾਨ ਆਪਣਾ ਘਰ, ਉੱਥੇ ਤੁਸੀਂ ਬਹਿ ਜਾਣਾ। ਸਭ ਵਿਵਹਾਰ ਬਿਲੋਕ ਚਲਾਵਹੋ। ਆ ਜੋ ਕਹਿੰਦੇ ਉੱਥੇ ਸਾਡੇ ਘਰ ਦੇ ਵਿੱਚ ਸਿੱਖ ਸੰਗਤ ਹੁੰਦੀ ਹੈ, ਕਥਾ ਕੀਰਤਨ ਵੇਖ ਕੇ ਸਾਰਾ ਕਸੀ ਕੰਮ ਕਾਰ ਚਲਾਉਣਾ। ਸਭ ਸੰਗਤ ਸਤਨਾਮ ਜਪਾਵਹੋ। ਜਿੰਨੀ ਉੱਥੇ ਧਰਮਸ਼ਾਲਾ ਵਿੱਚ ਸੰਗਤਾਂ ਜੁੜਦੀਆਂ, ਸਾਨੂੰ ਸਤਨਾਮ ਵਾਹਿਗੁਰੂ ਜਪਣਾ ਜਪਾਉਣਾ। ਜਬ ਹਮ ਤੁਮ ਕਹ ਬੋਲ ਪਠਾਵਹਿ। ਸਾਹਿਬਜ਼ਾਦੇ, ਜਦੋਂ ਤੁਸੀਂ ਸਾਨੂੰ ਅਸੀਂ ਬੁਲਾਉਣ ਵਾਸਤੇ ਕੋਈ ਪੁੱਜਾਂਗੇ। ਲਿਖ ਹੈ ਪਤ੍ਰਿਕਾ ਪ੍ਰੇਮ ਵਡਾਵਹਿ। ਇਸ ਤਰ੍ਹਾਂ ਕੋਈ ਪ੍ਰੇਮ ਵਧਾਉਂਦੇ, ਆਪਣੇ ਵੱਲੋਂ ਚਿੱਠੀ ਲਿਖਾਂਗੇ। ਤਬ ਹਮਰੀ ਦਿਸ਼ ਆਵਨ ਕਰੋ। ਜਦੋਂ ਇਹ ਸਾਹਿਬਜ਼ਾਦੇ ਤੁਸੀਂ ਸਾਡੀ ਤਰਫ ਨੂੰ ਆਉਣਾ। ਨਾਹ ਤਾਵਦ ਤਿਸ ਦਿਸ ਥਿਰੋ। ਨਹੀਂ ਤਾਂ ਤਦੋਂ ਤੰਦ ਉੱਥੇ ਲਾਹੌਰ ਸ਼ਹਿਰ ਵਿੱਚ ਹੀ ਆਪਣੇ ਧਰਮਸ਼ਾਲਾ ਵਿੱਚ ਹੀ ਟਿਕੇ ਰਹਿਣਾ। ਪਿਤਾ ਗੁਰੂ ਤੇ ਸੁਣ ਕਰ ਮਾਨੇ। ਹਾਂ, ਪਿਤਾ ਗੁਰੂ ਜੀ ਤੋਂ ਬਚਨ ਸੁਣ ਕੇ ਮੰਨ ਲਏ। ਹੱਥ ਜੋੜ ਕਰ ਬਾਕ ਬਖਾਨੇ। ਹੱਥ ਜੋੜ ਕੇ ਸਾਹਿਬਜ਼ਾਦਾ ਅਮਰਜਨ ਦੇਵ ਜੀ ਨੇ ਬਚਨ ਕਹੇ। ਇਹ ਤੋ ਸੁਗਮ ਕਾਜ ਮਹਿ ਮੋਹੇ। ਹੇ ਪਿਤਾ ਜੀ, ਇਹ ਤਾਂ ਮੇਰੇ ਲਈ ਜਿਹੜਾ ਕੰਮ ਕਰਨਾ ਬੜਾ ਸੌਖਾ ਹੀ ਹੈ। ਪਠੋ ਆਪ ਜਹ ਆਨੰਦ ਹੋਹੇ। ਉੱਥੇ ਆਪ ਭੇਜਦੇ ਆ ਜਿੱਥੇ ਵਿਆਹ ਦੇ ਵਿੱਚ ਬੜਾ ਆਨੰਦ ਹੀ ਆਨੰਦ ਹੋਣਾ ਹੈ। ਜਹ ਜਾਵਨ ਮਹਿ ਜੀਵਨ ਸੰਸਾ। ਹੇ ਪਿਤਾ ਜੀ, ਜਿੱਥੇ ਜਾਣ ਵਿੱਚ ਜਾਣ ਵਿੱਚ ਸੰਸਾ ਹੈ। ਤਹ ਆਇਸ ਮੁਝ ਦੇਹ ਨਿਸੰਸਾ। ਬਿਨਾਂ ਸੰਸੇ ਤੁਮਾਰਾ ਉੱਥੇ ਵੀ ਆ ਜਾਣ ਦੀ ਮੈਨੂੰ ਆਗਿਆ ਦੇ ਦੇਵੋ। ਦੇਰ ਨਾ ਕਰੋ ਪਿਤਾ ਜੀ ਉਹਾਂ। ਹੇ ਪਿਤਾ ਜੀ, ਜਿੱਥੇ ਜਿੰਦ ਜਾਣ ਜਾਣ ਦੀ ਵੀ ਸੰਸਾ, ਉੱਥੇ ਵੀ ਜਾਣ ਦੀ ਮੈਂ ਦੇਰੀ ਨੀ ਕਰਾਂਗਾ। ਪ੍ਰਾਣ ਦਿਓ ਮੈਂ ਤੂਰਨ ਤਹਾ। ਹਾਂ, ਤੁਹਾਡਾ ਬਚਨ ਮੰਨ ਕੇ ਉੱਥੇ ਜਾ ਕੇ ਬੜੀ ਛੇਤੀ ਮੈਂ ਪ੍ਰਾਣ ਦੇ ਦਾ ਜਿੰਦ ਜਾਨ ਦੇ ਦਿਆਂ। ਕਹਿ ਸ੍ਰੀ ਅਰਜਨ ਸਰਲ ਸੁਭਾਉ। ਜਿਵੇਂ ਨਿਸ਼ਕਵਟ ਸੁਭਾਅ ਹੈ, ਸੁਤੇ ਸੁਭਾਅ ਹੈ, ਉਸ ਤਰ੍ਹਾਂ ਆਪ ਜੀ ਨੇ ਬਚਨ ਕਿਹਾ ਹੈ। ਭਏ ਤਿਆਰ ਚੱਲਵੇ ਸੰਗ ਤਾਊ। ਆਪਣੇ ਤਾਇਆ ਸਹਾਰੀ ਨਾਲ ਚੱਲਣ ਲਈ ਤਿਆਰ ਹੋ ਗਏ। ਜਨਨੀ ਭਾਨੀ ਢਿੱਗ ਤਬ ਗਏ। ਜਾਣ ਤੋਂ ਪਹਿਲਾਂ ਆਪਣੀ ਮਾਤਾ ਭਾਨੀ ਜੀ ਦੇ ਕੋਲ ਗਏ। ਚਲਨ ਬਿਰਤਾਂਤ ਸਗਲ ਕਹਿ ਦਏ। ਅਸੀਂ ਇਹ ਤਾਇਆ ਸਹਾਰੀ ਦੇ ਨਾਲ ਜਾਣਾ ਹੈ, ਇਹਦੇ ਪੁੱਤਰ ਦਾ ਉੱਥੇ ਵਿਆਹ ਹੈ, ਇਸ ਕਰਕੇ ਲਾਹੌਰ ਨੂੰ ਜਾਣਾ। ਮਾਤਾ ਜੀ ਸਾਰਾ ਕਹਿ ਦਿੱਤਾ, ਦੱਸ ਦਿੱਤਾ। ਕਰਿਓ ਸਨੇਹ ਅੰਕ ਬੈਠਾਰੇ। ਮਾਤਾ ਭਾਨੀ ਜੀ ਨੇ ਆਪਣੇ ਸਾਹਿਬਜ਼ਾਦੇ ਪੁੱਤਰ ਅਰਜਨ ਦੇਵ ਨਾਲ ਮੋਹ ਪਿਆਰ ਕੀਤਾ ਹੈ ਤੇ ਗੋਦ ਵਿੱਚ ਬਿਠਾ ਲਿਆ। ਮਸਤਕ ਸੁੰਗਤ ਭਾਗ ਉਦਾਰੇ। ਮੱਥਾ ਚੁੰਮ ਰਹੀ ਹੈ ਜੋ ਸ੍ਰੇਸ਼ਟ ਭਾਗਾਂ ਵਾਲੇ ਹਨ ਸਹਿਬਜ਼ਾਦੇ। ਸੁਣੋ ਪੁੱਤਰ ਪਿਤ ਆਇਸ ਕਰੋ। ਕਹਿਣ ਲੱਗੇ ਹੇ ਸੁਪੁੱਤਰ ਸੁਣ ਲਾ ਜਿਵੇਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਆਗਿਆ ਕਰਦੇ ਹੈ। ਇਸ ਮਹਿ ਨਿਜ ਹਿਤ ਨਿਤ ਅਨੁਸਾਰੋ। ਤੂੰ ਆਗਿਆ ਵਿੱਚ ਰਹਿਣਾ, ਇਸ ਦੇ ਵਿੱਚ ਤੂੰ ਆਪਣਾ ਜਿਹੜਾ ਹਿੱਤ ਭਲਾ ਹੈ ਉਹ ਜਾਣ ਲੈ, ਅਨੁਸਾਰ ਹੋ ਕੇ ਰਹਿਣਾ। ਨਾਹੀਂ ਤਾਂ ਗੁਰਤਾ ਘਰ ਤੇ ਜਾਵੇ। ਪੁੱਤਰ ਸਾਹਿਬਜ਼ਾਦੇ ਦੇਖ ਲਾ, ਜੇ ਤੂੰ ਉਹਨਾਂ ਦੇ ਅਨੁਸਾਰ ਨਾ ਰਿਹਾ ਏ ਗੁਰਤਾ ਕਦੀ ਘਰ ਤੋਂ ਚਲੀ ਜਾਏ। ਸੇਵਾ ਕਰਹਿ ਦਾਸ ਕੋ ਪਾਵੇ। ਕੋਈ ਨਾ ਕੋਈ ਦਾਸ ਸੇਵਾ ਕਰ ਲੂ ਤੇ ਗੁਰਤਾ ਗੱਦੀ ਪਾ ਲਵੇਗਾ। ਪ੍ਰਿਥੀਏ ਕੋ ਸੁਭਾਉ ਅਹੰਕਾਰੀ। ਇਹ ਸਾਹਿਬਜ਼ਾਦੇ ਜਿਹੜਾ ਵੱਡਾ ਹੈ ਨਾ ਪੁੱਤਰ ਪ੍ਰਿਥੀ ਚੰਦ, ਉਹਦਾ ਤਾਂ ਸੁਭਾਈ ਬੜਾ ਅਹੰਕਾਰੀਆਂ ਵਾਲਾ ਹੈ। ਨਹੀਂ ਰਹਿਤ ਪਿਤ ਕੇ ਅਨੁਸਾਰੀ। ਉਹ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਵਿੱਚ ਨਹੀਂ ਹੋ ਕੇ ਰਹਿੰਦਾ ਹੈ। ਮਹਾਦੇਵ ਕੋ ਮਸਤ ਸੁਭਾਉ। ਜਿਹੜਾ ਮਹਾਦੇਵ ਹੈ ਉਹਦਾ ਤਾਂ ਸੁਭਾਈ ਮਸਤਾਨਿਆਂ ਵਾਲਾ ਹੈ। ਥਾਨ ਲਾਭ ਕੋ ਲਖੈ ਨਕਾਊ। ਉਹਦਾ ਕੋਈ ਨਫ਼ਾ ਨੁਕਸਾਨ ਜਾਣਦਾ ਹੀ ਨਹੀਂ, ਬੁਝਦਾ ਹੀ ਨਹੀਂ। ਇੱਕ ਤੇਰੇ ਪਰ ਮੋਹ ਭਰੋਸਾ। ਹੇ ਅਰਜਨ ਦੇਵ ਸਾਹਿਬਜ਼ਾਦੇ, ਇੱਕ ਤੇਰੇ ਉੱਪਰ ਮੈਨੂੰ ਯਕੀਨ ਹੈ। ਗੁਰਤਾ ਲੈ ਗੁਣ ਜੁਗਤ ਅਦੋਸ਼ਾ। ਆਮ ਦੋਸਤਾਂ ਤੋਂ ਰਹਿ ਜਿਹੜੀ ਗੁਰਤਾ ਗੱਦੀ ਗੁਣਾ ਸਹਿਤ ਤੂੰ ਲੈ ਲਵੇਂਗਾ। ਹੇ ਸੁੱਤ ਸ਼੍ਰੀ ਨਾਨਕ ਜੀ ਆਦ। ਹੇ ਸੁਪੁੱਤਰ ਸੋਹਣਾ, ਗੁਰੂ ਨਾਨਕ ਸਾਹਿਬ ਜੀ ਤੋਂ ਆਦ ਲੈ ਕੇ ਦਈ ਦਾਸ ਕਹੋ ਕੀਏ ਅਹਿਲਾਦ। ਦੇਖ ਲੋ ਉਹਨਾਂ ਨੇ ਦਾਸਾਂ ਨੂੰ ਗੁਰਤਾ ਗੱਦੀ ਦਿੱਤੀ ਤੇ ਖੁਸ਼ੀ ਕੀਤੀ। ਤਿਮ ਸ੍ਰੀ ਅੰਗਦ ਅਰਪਿਤ ਮੇਰੇ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਦਾਸ ਨੂੰ ਦੇ ਦਿੱਤੀ ਜੋ ਸਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਹੈ। ਦੇਤ ਭਏ ਪਿਖ ਸੇਵਕ ਨੇਰੇ। ਇਹਨਾਂ ਦੀ ਸੇਵਾ ਦੇ ਕੇ ਜਿਹੜੀ ਗੁਰਤਾ ਗੱਦੀ ਦੇ ਦਿੱਤੀ। ਤਿਨਕੇ ਸਮ ਤੁਮ ਘਾਲ ਹਕਾਲ। ਮੇਰੇ ਪਿਤਾ ਵਾਂਗ ਅਥਵਾ ਗੁਰੂ ਅੰਗਦ ਸਾਹਿਬ ਜੀ ਵਾਂਗ ਤੂੰ ਵੀ ਘਾਲਣਾ ਕਾਲ ਪੁੱਤਰ। ਆਇਸ ਅਨੁਸਾਰੀ ਸਭ ਕਾਲ। ਸਾਰੇ ਸਮਿਆਂ ਵਿੱਚ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਆਗਿਆ ਦੇ ਅਨੁਸਾਰੀ ਹੋ ਕੇ ਚੱਲਿਆ ਕਰ। ਨਹੀਂ ਗੁਰਨ ਕਹਿ ਮੋਹ ਕਦਾਈ। ਕਿਉਂਕਿ ਜਿਹੜੇ ਸਤਿਗੁਰੂ ਹੈ ਇਹਨਾਂ ਦੇ ਘਰ ਦੇ ਮਨ ਦੇ ਅੰਦਰ ਤਾਂ ਕੋਈ ਮੋਹ ਪਿਆਰ ਹੈ ਨੀ ਕਿਸੇ ਪੁੱਤਰ ਪੋਤਰੇ ਨਾਲ। ਰੀਜਹ ਸੇਵਕ ਦੇ ਬੜਿਆਈ। ਜਿਹੜਾ ਸੇਵਕ ਹੈ ਉਹਦੀ ਸੇਵਾ ਦੇ ਕੇ ਖੁਸ਼ ਹੋ ਜਾਂਦੇ, ਉਹਨੂੰ ਗੁਰਤਾ ਗੱਦੀ ਦੀ ਵਡਿਆਈ ਦੇ ਦਿੰਦੇ ਆ ਇਹ। ਇਸ ਚਿੰਤਾ ਮਹਿ ਚਿੱਤ ਨਿਤ ਮੇਰੋ। ਇਸ ਚਿੱਤ ਵਿੱਚ ਚਿੰਤਾ ਵਿੱਚ ਇਸ ਚਿੰਤਾ ਵਿੱਚ ਮੇਰਾ ਜਿਹੜਾ ਚਿੱਤ ਹਮੇਸ਼ਾ ਫਸਿਆ ਰਹਿੰਦਾ ਹੈ। ਤੋ ਪਰ ਏਕ ਭਰੋਸਾ ਹੇਰੋ। ਇਹ ਪੁੱਤਰ ਤੇਰੇ ਇੱਕ ਮੈਂ ਭਰੋਸਾ ਵੇਖਦੀ ਆ ਵੀ ਤੂੰ ਪਿਤਾ ਗੁਰੂ ਦੀ ਆਗਿਆ ਅਨੁਸਾਰ ਰਹਿ ਕੇ ਗੁਰਤਾ ਗੱਦੀ ਲੈ ਲਵੇ। ਰਹੀ ਸੋ ਪ੍ਰਿਥੀਏ ਕੋ ਸਮਝਾਏ। ਬਾਕੀ ਪੁੱਤਰ ਜਿਹੜਾ ਪ੍ਰਿਥੀ ਚੰਦ ਨੂੰ ਮੈਂ ਬਥੇਰਾ ਸਮਝਾ ਬੁਝਾ ਰਹੀ। ਨਹਿ ਮਾਨੇ ਅਹੰਕਾਰ ਕਰਾਏ। ਮੇਰੀ ਤਾਂ ਗੱਲ ਹੀ ਨਹੀਂ ਕਰ ਮੰਨਦਾ, ਉਹ ਤਾਂ ਅਹੰਕਾਰ ਕਰਦਾ, ਕਹਿੰਦੇ ਤੂੰ ਚੁੱਪ ਕਰਕੇ ਬਹਿ ਜਾ, ਮੈਂ ਸਿਆਣਾ ਹਾਂ ਆਪੇ ਕਰ ਕਰਾ ਲਾਂਗਾ। ਹਾਥਨ ਕੋ ਮੀਡਤ ਰਹਿ ਜੈ ਹੈ। ਇਸ ਕਰਕੇ ਇਸ ਪੁੱਤਰ ਅਰਜਨ ਦੇਵ ਜਿਹੜਾ ਪ੍ਰਿਥੀ ਚੰਦ ਅਹੰਕਾਰੀ ਹੈ, ਹਾਥੀ ਮਰਦਾ ਫਿਰ ਰਹਿ ਰੂ ਜਾਏਗਾ। ਗੁਰਤਾ ਅਪਰ ਸੇਵ ਕਰ ਲੈ ਹੈ। ਕੋਈ ਨਾ ਕੋਈ ਦਾਸ ਸੇਵਾ ਕਰਕੇ ਗੁਰਤਾ ਗੱਦੀ ਹੋਰ ਹੀ ਲੈ ਲੂ ਜਾਏਗਾ। ਮੈਂ ਤੁਮ ਆਸਿਖ ਕਰਵ ਉਚਾਰੀ। ਇਸ ਪੁੱਤਰ ਅਰਜਨ ਦੇ ਮੈਂ ਤੈਨੂੰ ਆਸ਼ੀਰਵਾਦ ਉਚਾਰਨ ਕਰਦੀ, ਆਸ਼ੀਰਵਾਦਾਂ ਦੇਨੀ ਆ। ਰਹੋ ਸਦਾ ਪਿਤਕੇ ਅਨੁਸਾਰੀ। ਇਹ ਪੁੱਤਰ ਮੇਰੀ ਆਸ਼ੀਰਵਾਦ ਤਾਂ ਇਹੀ ਹੈ ਵੀ ਤੂੰ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਅਨੁਸਾਰੀ ਹੋ ਕੇ ਹਮੇਸ਼ਾ ਰਹਿਣਾ ਹੈ। ਇਮ ਸਮਝਾਏ ਨੈਣ ਭਰ ਨੈਣ ਜਲ ਭਰੇ। ਇਸ ਤਰ੍ਹਾਂ ਸਾਹਿਬਜ਼ਾਦੇ ਅਰਜਨ ਦੇਵ ਜੀ ਨੂੰ ਸਮਝਾ ਕੇ ਤੇ ਨੇਤਰ ਜਲ ਨਾਲ ਭਰਲੇ ਮਾਂ ਨੇ। ਜਾਹੋ ਪੁੱਤਰ ਆਇਸ ਅਸ ਕਰੇ। ਇਸ ਤਰ੍ਹਾਂ ਆਗਿਆ ਕਰ ਦਿੱਤੀ ਹੈ, ਚੰਗਾ ਪੁੱਤਰ ਅਰਜਨ ਦੇਵ ਸਹਾਰੀ ਨਾਲ ਤੂੰ ਚਲਾ ਜਾ। ਸਾਦ ਬਹਾਦਰ ਸਿੱਖ ਮਾਤ ਕੀ ਮਾਨੀ। ਇਸ ਤਰ੍ਹਾਂ ਮਾਤਾ ਦੀ ਜਿਹੜੀ ਸਿੱਖਿਆ ਦਿੱਤੀ ਉਹਨੂੰ ਸਤਿਕਾਰ ਨਾਲ ਆਪ ਜੀ ਨੇ ਮੰਨ ਲਿਆ। ਸੀਸ ਨਮਰ ਕਰ ਬੰਦਨ ਠਾਨੀ। ਇਹ ਸੀਸ ਨਿਵਾ ਕਰਕੇ ਮਾਂ ਨੂੰ ਨਮਸਕਾਰ ਕੀਤੀ ਹੈ। ਵਿਦਾ ਹੋਏ ਜਨਨੀ ਤੇ ਨਿਕਸੇ। ਇਸ ਤਰ੍ਹਾਂ ਆਪਣੇ ਮਾਤਾ ਭਾਨੀ ਜੀ ਤੋਂ ਵਿਦਾਉਗੀ ਲੈ ਕੇ ਬਾਹਰ ਨਿਕਲੇ। ਕਮਲ ਪੱਤਰ ਤੇ ਲੋਚਨ ਵਿਕਸੇ। ਜਿਵੇਂ ਕਮਲ ਦੇ ਪੱਤਰੇ ਹੁੰਦੇ ਹਨ, ਇਸ ਤਰ੍ਹਾਂ ਦੇ ਨੁਤਰ ਚੌੜੇ ਖਿੜੇ ਹੋਏ ਖੁੱਲੇ ਹੋਏ। ਬਹੁਰ ਪਿਤਾ ਕੋ ਕਰਕੇ ਨਮੋ। ਫੇਰ ਗੁਰੂ ਰਾਮਦਾਸ ਸਾਹਿਬ ਪਿਤਾ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਤਾਉ ਸੰਗ ਚਲੇ ਤੇ ਸਮੋ। ਆਪਣੇ ਤਾਇਆ ਸਹਾਰੀ ਦੇ ਨਾਲ ਚੱਲ ਪਏ ਲਾਹੌਰ ਵੱਲ ਨੂੰ। ਦੋਨੋ ਭਰਾਤਨ ਕੋ ਕਰ ਬੰਦਨ। ਇਸ ਤਰ੍ਹਾਂ ਗੋਇੰਦਵਾਲ ਤੋਂ ਚੱਲੇ ਸਨ, ਇਸੇ ਭਰਾਤਨ ਦੇ ਥਾਂ ਮਾਤਲ ਪਾਠ ਸ਼ੁੱਧ ਹੈ। ਦੋਨੇ ਜਿਹੜੇ ਆਪਣੇ ਮਾਮੇ ਸਨ ਮੋਹਨ ਤੇ ਮੋਹਰੀ ਜੀ, ਇਹ ਗੋਇੰਦਵਾਲ ਤੋਂ ਚੱਲੇ, ਜਿਸ ਕਰਕੇ ਦੋਵੇਂ ਮਾਮਿਆਂ ਨੂੰ ਨਮਸਕਾਰ ਕੀਤੀ ਹੈ। ਚੱਲੇ ਸਕਟ ਅਰੂਢ ਸੁਛੰਦਨ। ਇਸ ਤਰ੍ਹਾਂ ਕਹਿੰਦੇ ਗੱਡੇ ਉੱਪਰ ਚੜ ਕੇ ਸੁਤੰਤਰ ਆਪਣੇ ਮੌਜ ਆਜ਼ਾਦ ਹੋ ਕੇ ਚੱਲੇ ਹਨ। ਸਭ ਮਗ ਸਨੈ ਸਨੈ ਕਰ ਛੋਰਾ। ਹੌਲੀ ਹੌਲੀ ਚੱਲਦਿਆਂ ਹੋਇਆਂ ਸਾਰਾ ਰਸਤਾ ਛੱਡਤਾ, ਜਾਨੀ ਤੈ ਕਰ ਲਿਆ। ਜਾਏ ਪ੍ਰਵੇਸ਼ ਪੁਰੀ ਲਾਹੌਰਾ। ਫਿਰ ਕਹਿੰਦੇ ਲਾਹੌਰ ਸ਼ਹਿਰ ਦੇ ਵਿੱਚ ਜਾ ਪ੍ਰਵੇਸ਼ ਹੋਏ। ਰਚਿਓ ਵਿਆਹ ਸੁਤ ਕੋ ਸੰਹਾਰੀ। ਇਧਰ ਜਿਹੜਾ ਸੰਹਾਰੀ, ਇਸ ਨੇ ਆਪਣੇ ਪੁੱਤਰ ਦਾ ਜਿਹੜਾ ਵਿਆਹ ਰਚਿਆ ਸ਼ੁਰੂ ਕੀਤਾ। ਸ੍ਰੀ ਅਰਜਨ ਮਿਲ ਨਰ ਕੁਲ ਸਾਰੀ। ਸ੍ਰੀ ਅਰਜਨ ਦੇਵ ਜੀ ਦੇ ਨਾਲ ਮਿਲ ਕੇ ਹੋਰ ਜਿਹੜੇ ਕੁਲ ਦੇ ਪੁਰਸ਼ ਹੈ ਸਾਰਿਆਂ ਨਾਲ ਮਿਲ ਜੁਲ ਕੇ। ਜਥਾ ਯੋਗ ਸਭ ਕੋ ਹਰ ਖਾਇਓ। ਵਿਆਹ ਦੇ ਵਿੱਚ ਜਿਸ ਤਰ੍ਹਾਂ ਯੋਗਤਾ ਬਣਦੀ ਸੀ ਉਸੇ ਤਰ੍ਹਾਂ ਸਭ ਨੂੰ ਘਰ ਕਰਾ ਕੇ ਖੁਸ਼ ਕੀਤਾ ਹੈ। ਗਏ ਬਰਾਤ ਸੰਗ ਸੁਖ ਪਾਇਓ। ਸੁਖ ਪਾ ਕੇ ਅਰਜਨ ਦੇਵ ਜੀ ਬਰਾਤ ਵਿੱਚ ਵੀ ਚਲੇ ਗਏ। ਜਬ ਲਗ ਤਿੰਨਕੇ ਕਾਰਜ ਭਇਓ। ਇੰਨਾ ਚਿਰ ਤੱਕ ਉਹਨਾਂ ਦੇ ਘਰ ਦੇ ਵਿੱਚ ਵਿਆਹ ਦਾ ਕੰਮ ਕਹਿੰਦੇ ਕਿ ਹੁੰਦਾ ਰਿਹਾ। ਤਬ ਲਗ ਬਾਸ ਤਿੰਨੋ ਕੇ ਕਯੋ। ਉਹਨਾਂ ਚਿਰ ਤਾਇਆ ਸਹਾਰੀ ਦੇ ਘਰ ਦੇ ਵਿੱਚ ਹੀ ਆਪ ਜੀ ਨੇ ਨਿਵਾਸ ਕਰੀ ਰੱਖਿਆ। ਉਨ ਆਪਣੇ ਧਰਮਸ਼ਾਲਾ ਥੇਰੇ। ਫਿਰ ਆਪਣੇ ਜਿਹੜੀ ਧਰਮ ਦੀ ਜਗ੍ਹਾ ਹੈ ਦੀਵਾਨ ਅਸਥਾਨ, ਉਹਦੇ ਵਿੱਚ ਹੀ ਆ ਕੇ ਟਿਕ ਗਏ। ਸਭ ਸੰਗਤ ਸਿੱਖ ਆਨੰਦ ਭਰੇ। ਸਾਰੀਆਂ ਸਿੱਖ ਸੰਗਤਾਂ ਦੇ ਨਾਲ ਮਿਲ ਜੁਲ ਕੇ ਆਨੰਦ ਨਾਲ ਭਰੇ ਹੋਏ। ਕਰਤ ਪ੍ਰਤੀਖਨ ਪੱਤਰੀ ਪਿਤਕੀ। ਫਿਰ ਵੀ ਪਿਤਾ ਸਤਿਗੁਰੂ ਦੀ ਕੋਈ ਚਿੱਠੀ ਆਏਗੀ। ਇਸ ਤਰ੍ਹਾਂ ਲਾਹੌਰ ਵਿੱਚ ਰਹਿੰਦੇ ਉਡੀਕਾਂ ਕਰ ਰਹੇ ਆਪ ਜੀ। ਪਗ ਪੰਕਜ ਮਹਿ ਪ੍ਰੀਤ ਚਿੱਤ ਕੀ। ਦਿੱਲੀ ਜਿਹੜੀ ਪ੍ਰੀਤੀ ਉਹ ਝਰਨਾ ਕਮਲਾਂ ਵਿੱਚ ਹੈ। ਨਿਸ ਬਸ ਸਮ੍ਰਿਤ ਕੀ ਬੀਤੇ। ਰਾਹ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੇਤੇ ਕਰਦਿਆਂ ਯਾਦ ਕਰਦਿਆਂ ਲੰਘਦੇ। ਸੁਜਸ ਉਚਾਰਸ ਸੰਗਤ ਥੀਤੇ। ਸੰਗਤ ਵਿੱਚ ਬੈਠੇ ਹੋਏ ਗੁਰੂ ਰਾਮਦਾਸ ਸਾਹਿਬ ਜੀ ਦਾ ਸ੍ਰੇਸ਼ਟ ਜਸ ਕਥਨ ਕਰਦੇ। ਪ੍ਰੇਮ ਪ੍ਰਵਾਹ ਵਰਦ ਤੋਂ ਜਾਏ। ਪ੍ਰੇਮ ਦਾ ਜਿਹੜਾ ਪ੍ਰਵਾਹ ਦਿਨੋ ਦਿਨ ਵੱਧਦਾ ਹੀ ਜਾਂਦਾ। ਦਰਸ਼ਨ ਕਰਬੇ ਕੋ ਅਕੁਲਾਏ। ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਿਹੜੇ ਵੇਲੇ ਜਾ ਕਰੀਓ, ਵਿਆਕਲ ਹੁੰਦੇ ਹਨ ਕਾਲੇ ਪੈਂਦੇ। ਖਾਣ ਪਾਨ ਸੁਖ ਸੋਵਨ ਕਰਬੋ। ਜਿਹੜਾ ਕੋਈ ਭੋਜਨ ਦਾ ਖਾਣਾ ਹੈ, ਜਲ ਦਾ ਛਕਣਾ ਹੈ, ਹੋਰ ਜਿਹੜਾ ਸੁਖ ਦੇ ਨਾਲ ਬਰਾਜਣਾ, ਰਾਤ ਨੂੰ ਸੌਣਾ ਹੈ। ਸਨੇ ਸਨੇ ਇਨਕੋ ਪਰ ਹਰਬੋ। ਹੌਲੀ ਹੌਲੀ ਕਹਿੰਦੇ ਸਾਰਿਆਂ ਨੂੰ ਇਹਨੇ ਨਾਸ਼ ਕਰਤਾ, ਥੋੜਾ ਸੋਹਣਾ ਕਰਦਾ, ਖਾਣਾ ਥੋੜਾ ਕਰ ਦਿੱਤਾ ਹੈ। ਸਤਿਗੁਰ ਪਿਤਾ ਸੁਸ਼ੀਲ ਵਿਸ਼ਾਲ। ਸਤਿਗੁਰੂ ਪਿਤਾ ਬੜੇ ਚੰਗੇ ਸੀ, ਸੁਭਾਲੇ। ਕਰ ਹੈ ਸਹਾਰਨ ਸਭ ਹੀ ਕਾਲ। ਸਭ ਸਮਿਆਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀ ਸਰਾਹਨ ਸਲੋਤਾ ਕਰਦੇ ਰਹਿੰਦੇ। ਗੀਤ ਗਏ ਕਿਮ ਕਿਤਕ ਮਹੀਨੇ। ਇਸ ਤਰ੍ਹਾਂ ਅਰਜਨ ਦੇਵ ਜੀ ਨੂੰ ਇੱਥੇ ਰਹਿੰਦਿਆਂ ਕੁਝ ਕੁ ਮਹੀਨੇ ਲੰਘ ਗਏ। ਕਰਤ ਪ੍ਰਤੀਖਨ ਪ੍ਰੇਮ ਪ੍ਰਵੀਨੇ। ਪ੍ਰੇਮ ਵਿੱਚ ਜੋ ਸਿਆਣੇ ਸਾਹਿਬ ਜੀ ਜਾਦੇ ਉਡੀਕਾਂ ਕਰੇ। ਰਾਮਦਾਸ ਸ੍ਰੀ ਸਤਿਗੁਰ ਪਿਤਾ ਇਧਰ ਸਤਿਗੁਰੂ ਰਾਮਦਾਸ ਪਿਤਾ ਜੀ ਇਨਹੋ ਨਾ ਸਿਮਰਿਓ ਪਰਖਨ ਹਿਤਾ ਪ੍ਰੀਖਿਆ ਕਰਨ ਵਾਸਤੇ ਕਦੇ ਯਾਦ ਹੀ ਨਹੀਂ ਕੀਤਾ ਹੈ। ਪ੍ਰਿਥਿਆ ਰਹਿ ਪਾਸ ਨਿਜ ਦਿਨ ਮੈਂ ਇਧਰ ਰਾਤ ਹੋਵੇ ਦਿਨ ਹੋਵੇ ਪ੍ਰਿਥੀ ਚੰਦ ਕੋੜੀ ਰਹਿੰਦਾ ਹੈ। ਜਾਣਹਿ ਬਡੋ ਆਪ ਕੋ ਮਨ ਮੈਂ ਮਨ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੱਡਾ ਸਿਆਣਾ ਜਾਣਦਾ ਹੈ। ਪਿਤ ਪਾਛੇ ਮੈਂ ਲੈ ਗੁਰ ਗਾਦੀ ਇਹ ਵੀ ਸਮਝ ਰਿਹਾ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਮੈਂ ਹੀ ਲੈਣੀ ਹੈ। ਕਰੋ ਸਦਾ ਮਨ ਭਾਵਤ ਸ਼ਾਦੀ ਵਾਹ ਫੇਰ ਤਾਂ ਮਨ ਭੋਨੀਆਂ ਕਹਿੰਦੇ ਖੁਸ਼ੀਆਂ ਮੈਂ ਮਨਾਵਾਂਗਾ। ਹਮਰੇ ਘਰ ਮੈਂ ਸਭ ਵਡਿਆਈ ਨਾ ਜਾਣੇ ਵੀ ਇਹ ਸਾਰੀ ਜਿਹੜੀ ਬੜ ਵਡਿਆਈ ਸਾਡੇ ਘਰ ਵਿੱਚ ਹੀ ਹੈ। ਅੱਜ ਲੋਕ ਹਜ਼ਾਰਾਂ ਪਰਤੇ ਪਾਈ ਇਸੇ ਕਰਕੇ ਹਜ਼ਾਰਾਂ ਦੀ ਤਦਾਦ ਵਿੱਚ ਲਾ ਕੇ ਆ ਕੇ ਸਾਡੇ ਘਰ ਵਿੱਚ ਚਰਨੀ ਪੈਂਦੇ ਆ ਲੋਕ। ਦਰਬ ਛੁਪਾਵਤ ਨਿਤ ਪ੍ਰਤ ਨਿਆਰੇ ਆ ਜਿਹੜਾ ਤਾਂ ਨਾ ਬਖਰਾ ਕਰ ਕਰਕੇ ਲਕੋਈ ਜਾਂਦਾ ਹੈ। ਸਰਬ ਰੀਤ ਤੇ ਉਰ ਹੰਕਾਰੇ ਸਭ ਤਰ੍ਹਾਂ ਦੀ ਰੀਤੀ ਕਰਕੇ ਹੰਕਾਰੀ ਵੀ ਹੋਈ ਜਾਂਦਾ ਹਿਰਦੇ ਕਰਕੇ। ਕੋ ਕੋ ਮਨ ਹੈ ਪਿਤ ਕੀ ਬਾਤ ਕੋਈ ਕੋਈ ਗੱਲ ਜਿਹੜੀ ਹੈ ਨਾ ਜਿਹਦੇ ਆਪਣੀ ਜਿਹਦੇ ਵਿੱਚ ਆਪਣਾ ਭਲਾ ਉਹ ਮਨ ਵੀ ਲੈਂਦਾ ਵੀ ਹਾਂ ਜੀ ਉਹ ਕਰ ਦਿਆਂਗਾ। ਨਾ ਹੈ ਤਾਂ ਉੱਤਰ ਦੇਤ ਰਿਸਾਤ ਨਹੀਂ ਤਾਂ ਬੜੇ ਗੁੱਸੇ ਵਿੱਚ ਆ ਕੇ ਜਵਾਬ ਦਿੰਦਾ ਵੀ ਇਹ ਨੀ ਮੈਥੋਂ ਹੋਣਾ ਮੈਂ ਨੀ ਇਹ ਕਰਨਾ ਕਰਾਉਣਾ। ਓਏ ਸੁਤੰਤਰ ਕਰਹਿ ਵਿਵਹਾਰ ਗੱਲ ਕੀ ਇਸ ਤਰ੍ਹਾਂ ਪਿਤਾ ਜੀ ਤੋਂ ਆਜ਼ਾਦ ਹੋ ਕੇ ਸਾਰਾ ਇਹ ਕੰਮ ਕਾਰ ਕਰਦਾ। ਬਹੁਤ ਲੋਕ ਜਿਸ ਕਰਤ ਜੁਹਾਰ ਜਿਸ ਪਿਰਥੀ ਚੰਦ ਨੂੰ ਬੜੇ ਲੋਕ ਮੱਥੇ ਟਿਕਦੇ ਜਿਤੇ ਮਸੰਦ ਗੁਰੂ ਅਗਵਾਈ ਜਿਤਨੇ ਵੀ ਗੁਰੂ ਘਰ ਦੇ ਮਸੰਦ ਸੀ ਗੁਰੂ ਜੀ ਦੀ ਆਗਿਆ ਵਿੱਚ ਰਹਿਣ ਵਾਲੇ ਸਭ ਪ੍ਰਿਥੀਏ ਅਨੁਸਾਰ ਰਹਾਈ ਉਹ ਸਾਰੇ ਕਹਿੰਦੇ ਮਸੰਦ ਪ੍ਰਿਥੀ ਚੰਦ ਦੇ ਆਗਿਆ ਅਨੁਸਾਰ ਹੋ ਕੇ ਰਹਿੰਦੇ। ਕਿਤੇ ਮਸੰਦ ਆਪ ਹੀ ਕਰੈ ਕਿਤਨੇ ਜਿਹੜੇ ਮਸੰਦ ਹੈ ਉਹਨਾਂ ਨੂੰ ਆਪ ਹੀ ਨੀਯਤ ਕਰ ਲੈਂਦਾ ਹੈ। ਸੰਗਤ ਤੇ ਆਨਹਿ ਧਨ ਧਰੈ ਉਹ ਜਿਹੜੇ ਮਸੰਦ ਹੈ ਸਿੱਧੇ ਹੀ ਸੰਗਤਾਂ ਤੋਂ ਧਨ ਲਿਆ ਕੇ ਪ੍ਰਿਥੀ ਚੰਦ ਅੱਗੇ ਰੱਖ ਦਿੰਦੇ। ਸਤਿਗੁਰ ਅਤ ਸੁਸ਼ੀਲ ਜਨ ਓਟਾ ਇਧਰ ਸਤਿਗੁਰੂ ਕਹਿੰਦੇ ਬੜੇ ਸੁਸ਼ੀਲ ਸੁਭਾਅ ਦੇ ਜਾਣੀ ਓਟ ਆਸ ਰਹੀ ਹੈ। ਪ੍ਰਿਥੀਏ ਕੋ ਸੁਭਾਉ ਲਖ ਖੋਟਾ ਪ੍ਰਿਥੀ ਚੰਦ ਦਾ ਜਾਣ ਲਿਆ ਵੀ ਜਿਹੜਾ ਸੁਭਾਅ ਵਾਲਾ ਖੋਟ ਪੁਣੇ ਵਾਲਾ ਹੀ ਹੈ। ਨਹੀਂ ਹਟਾਵਨ ਤੂਸ਼ਨ ਰਹੇ ਹਾਂ ਕੋਈ ਨੀ ਹਟਾਉਂਦੇ ਹਨ ਚੁੱਪ ਹੀ ਰਹਿੰਦੇ ਹਨ। ਸ੍ਰੀ ਮੁਖ ਤੇ ਸੁਭ ਨਹਿ ਤਿਸ ਕਹੇ ਆਪਣੇ ਸਵਾਏ ਮਾਨ ਮੁਖ ਤੋਂ ਨੂੰ ਕੋਈ ਬਚਨ ਨਹੀਂ ਕਹਿੰਦੇ। ਗੁਰਤਾ ਉਚਿਤ ਪਛਾਣੈ ਨਾਹੀ ਇਹ ਵੀ ਗੁਰੂ ਰਾਮਦਾਸ ਸਾਹਿਬ ਜਾਣਦੇ ਪਛਾਣਦੇ ਪ੍ਰਿਥੀ ਚੰਦ ਗੁਰਤਾ ਗੱਦੀ ਦੇ ਉੱਪਰ ਬੈਠਣ ਯੋਗ ਨਹੀਂ ਹੈ। ਜਲ ਸਮ ਟਿਕ ਹੈ ਨਮਰ ਥਲ ਮਾਹੀ ਜਿਵੇਂ ਪਾਣੀ ਜਿਹੜਾ ਨੀਵੇਂ ਥਾਂ ਟਿਕਦਾ ਇਸੇ ਤਰ੍ਹਾਂ ਗੁਰਤਾ ਗੱਦੀ ਦੇ ਤਖ਼ਤ ਜਿੱਥੇ ਨਿਮਰਤਾ ਗਰੀਬੀ ਹੋ ਉੱਥੇ ਟਿਕੂਗਾ। ਇਸਕੇ ਉਰ ਹੰਕਾਰ ਵਡੇਰਾ ਇਹ ਜਿਹੜਾ ਪ੍ਰਿਥੀ ਚੰਦ ਇਹਦੇ ਹਿਰਦੇ ਵਿੱਚ ਤਾਂ ਬਹੁਤ ਵੱਡਾ ਅਹੰਕਾਰ ਹੈ। ਜਿਮ ਟਿੱਬਾ ਕਿਤ ਹੋਤ ਉਚੇਰਾ ਇਸ ਤਰ੍ਹਾਂ ਕਹਿੰਦੇ ਰੇਤੇ ਦਾ ਟਿੱਬਾ ਕਿਤੇ ਬਹੁਤ ਉੱਚਾ ਹੁੰਦਾ ਹੈ ਉੱਥੇ ਪਾਣੀ ਨਹੀਂ ਖੜਦਾ ਹੈ। ਜਾਂ ਤੇ ਤਿਸ ਤੇ ਰਹਿ ਉਦਾਸ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਪ੍ਰਿਥੀ ਚੰਦ ਬਹੁਤ ਵੱਡਾ ਹੰਕਾਰੀ ਜਾਣ ਕੇ ਇਹਦੇ ਵੱਲੋਂ ਪ੍ਰਾਮ ਹੀ ਰਹਿੰਦੇ। ਗੁਰ ਮਹਿਮਾ ਨਾ ਲਖੈ ਰਹਿ ਪਾਸ ਇਹ ਕਹਿੰਦੇ ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਮਹਿਮਾ ਨਹੀਂ ਜਾਣ ਰਿਹਾ ਹੈ। ਜਿਮ ਤੀਰਥ ਕੇ ਨਿਕਟ ਰਹੰਤਾ ਜਿਵੇਂ ਕਹਿੰਦੇ ਕੋਈ ਤੀਰਥ ਦੇ ਕੋਲ ਕਹਿੰਦੇ ਰਹਿਣ ਵਾਲਾ ਹੁੰਦਾ ਤੀਰਥ ਤੇ ਰਹਿੰਦਾ ਹੁੰਦਾ ਕੋਈ। ਹਮ ਤੇ ਮਹਿਮਾ ਕਹਿ ਗਰ ਬੰਤਾ ਇਹ ਤੀਰ ਦੀ ਸਾਡੇ ਕਰਕੇ ਮਹਿਮਾ ਇਸ ਤਰ੍ਹਾਂ ਕਹਿ ਕੇ ਹੰਕਾਰ ਕਰਦਾ ਵੀ ਅਸੀਂ ਰਹਿ ਰਹੇ ਮਹਾਨ ਤਾਂ ਇਹ ਤੀਰਥ ਮਹਾਨ ਹੈ। ਤਿਮ ਪ੍ਰਿਥੀਏ ਮਨ ਮਾਨਕ ਹਨੇਰਾ ਇਸ ਤਰ੍ਹਾਂ ਕਹਿੰਦੇ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਵੀ ਬੜਾ ਮਾਣ ਹੈ ਵੀ ਅਸੀਂ ਗੁਰੂ ਘਰ ਰਹੇ ਹਾਂ ਤਾਂ ਹੀ ਇਹ ਗੁਰੂ ਘਰ ਦੀ ਬੜਬੜੇ ਆਈ ਹੈ। ਨਹੀਂ ਨਿਮਰਤਾ ਕੋ ਕਰ ਨੇਰਾ। ਆ ਜਿਹੜੀ ਨਿਮਰਤਾ ਗਰੀਬੀ ਉਹਨੂੰ ਤਾਂ ਨੇੜੇ ਵੀ ਨਹੀਂ ਆਉਣ ਦਿੰਦਾ ਹੈ। ਮਹਾਦੇਵ ਕੋ ਮਸਤ ਸੁਭਾਉ। ਇਹਦਾ ਜਿਹੜਾ ਮਹਾਦੇਵ ਇਹਦਾ ਸੁਭਾਅ ਹੀ ਕਹਿੰਦੇ ਮਸਤਾਨਾ ਜਾ ਹੈ, ਮਸਤਾਂ ਵਾਲਾ ਹੈ। ਰਹਿ ਮੋਨ ਧਰ ਕਹਿ ਨਕਾਉ। ਬਸ ਚੁੱਪ ਕਰਕੇ ਜੇ ਰਹਿੰਦਾ ਹੈ, ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਕਹਿੰਦਾ ਹੈ। ਕਬ ਕਬ ਗੁਰ ਸਮੀਪ ਚੱਲ ਆਵੇ ਹੈ। ਹਾਏ ਮਹਾਦੇਵ, ਕਦੇ ਕਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਚੱਲ ਕੇ ਵੀ ਆ ਜਾਂਦਾ ਹੈ। ਅਪਰ ਥਾਨ ਹੀ ਦਿਵਸ ਬਿਤਾਵੇ, ਨਹੀਂ ਤਾਂ ਕਿਸੇ ਹੋਰ ਥਾਂ ਹੀ ਬੈਠ ਬੂੜ ਕੇ ਆਪਣਾ ਦਿਨ ਲਗਾ ਦਿੰਦਾ ਹੈ। ਰਾਮਦਾਸ ਸਤਿਗੁਰੂ ਪ੍ਰਵੀਨੇ। ਸਤਿਗੁਰੂ ਰਾਮਦਾਸ ਸਾਹਿਬ ਜੀ ਬੜੇ ਸਿਆਣੇ ਹਨ। ਪਰਖਨ ਕੀਨ ਸੁਨੰਦਨ ਤੀਨੇ। ਇਸ ਤਰ੍ਹਾਂ ਕਹਿੰਦੇ ਸਹਾਰੀ ਦੇ ਰਾਹੀਂ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਕਰ ਲਈ ਹੈ। ਸ੍ਰੀ ਅਰਜਨ ਲਵਪੁਰ ਮੈਂ ਰਹਿ। ਇੱਧਰ ਗੁਰੂ ਅਰਜਨ ਰਾਮਦਾਸ ਸਾਹਿਬ ਜੀ ਦੀ ਆਗਿਆ ਵਿੱਚ ਅਰਜਨ ਦੇਵ ਜੀ ਲਾਹੌਰ ਵਿੱਚ ਰਹਿ ਰਹੇ। ਕਬ ਨਾ ਸੰਦੇਸ਼ੋ ਲਿਖ ਪਠ ਕਹੇ। ਹਾਂ, ਕਦੇ ਵੀ ਕੋਈ ਸੁਨੇਹਾ ਜਾਂ ਚਿੱਠੀ ਪੱਤਰ ਲਿਖ ਕੇ ਕਿਹਾ ਨਹੀਂ ਹੈ ਵੀ ਤੁਸੀਂ ਆ ਜਾਓ। ਤਿੰਨ ਤੇ ਉਰਨਿਤ ਪ੍ਰੇਮ ਪ੍ਰਵਾਹੂ। ਉੱਧਰ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਹਮੇਸ਼ਾ ਪ੍ਰੇਮ ਦਾ ਪ੍ਰਵਾਹ ਹੈ। ਬਦਤ ਜਥਾ ਨਦ ਪਾਵਸ ਮਾਹੂ। ਜਿਵੇਂ ਬਰਸਾਤ ਰੁੱਤ ਵਿੱਚ ਨਦੀ ਦਾ ਪ੍ਰਵਾਹ ਵੱਧ ਜਾਂਦਾ, ਇਸ ਤਰ੍ਹਾਂ ਪ੍ਰੇਮ ਵੱਧਦਾ ਜਾਂਦਾ। ਸਿਮਰਹ ਸਾਸ ਸਾਸ ਪਿਤ ਗੁਰ ਕੋ। ਸਵਾਸ ਸਵਾਸ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੇਤੇ ਕਰਦੇ। ਕਬ ਦਰਸ਼ਨ ਦੇ ਕਰ ਸੁਖ ਉਰ ਕੋ। ਕਦੋਂ ਮਹਾਰਾਜ ਦਰਸ਼ਨ ਦੇ ਕਰਕੇ ਹਿਰਦੇ ਨੂੰ ਸੁਖ ਬਖਸ਼ਣਾ ਕਰਨਗੇ। ਰਾਗਨ ਵਿਖਿਆ ਸ਼ਬਦ ਕੋ ਗਾਵੇ। ਕਈ ਵਾਰੀ ਤਾਂ ਸ਼ਬਦ ਜਿਹੜੇ ਰਾਗਾਂ ਵਿੱਚ ਗਾਉਣ ਲੱਗਵੇ। ਇਹ ਕੜੀ ਮੁੱਕ ਬਹੁਤ ਦਿਹਾਰੇ, ਮਨ ਰਹੇ ਕੈਸੇ ਮਿਲੋ ਬਿਹਾਰੇ। ਮਹਾਪ੍ਰੀਤ ਤੇ ਚਿੱਤ ਉਮ ਗਾਵੇ। ਬੜੇ ਪ੍ਰੀਤੀ ਕਰਕੇ ਚਿੱਤ ਜਿਹੜਾ ਉਛਲ ਆਉਂਦਾ ਹੈ। ਲੋਚਨ ਭਰੇ ਨੀਰ ਝਲਕਾਵੇ। ਅਨੇਤਰਾਂ ਵਿੱਚ ਜਲ ਭਰ ਜਾਂਦਾ ਹੈ ਤੇ ਝਲਕਣ ਲੱਗ ਪੈਂਦੇ। ਅਨੇਤਰਾਂ ਵਿੱਚ ਜਲ ਝਲਕਣ ਲੱਗ ਪੈਂਦਾ। ਹੋ ਤੋ ਰੋਮਾਂਚ ਮਹਾ ਅਕੁਲਾਵੇ। ਇਸ ਤਰ੍ਹਾਂ ਰੋਮ ਰੋਮ ਨੂੰ ਕੰਡੇ ਖੜੇ ਹੋ ਜਾਂਦੇ, ਬੜੇ ਵਿਆਕਲ ਜੇ ਹੋ ਜਾਂਦੇ, ਘਬਰਾਹਟ ਵਿੱਚ ਆ ਜਾਂਦੇ, ਕੁਲਾਵੇ ਕਾਲੇ ਪੈ ਜਾਂਦੇ। ਬਿਰਹਿ ਪੀਰ ਤੇ ਪੀਰੋ ਰੰਗ। ਵਿਛੋੜੇ ਦੀ ਪੀੜਾ ਕਰਕੇ ਸਰੀਰ ਦਾ ਰੰਗ ਵੀ ਪੀੜਾ ਜਾ ਪੈ ਗਿਆ। ਦੁਰਬਲ ਹੋਏ ਸਾਗਰੇ ਅੰਗ। ਸਾਰੇ ਸਰੀਰ ਦੇ ਅੰਗ ਪਰੰਤ ਅੰਗ ਉਹ ਵੀ ਬੜੇ ਦੁਰਬਲ ਜੇ, ਲਿੱਸੇ ਜੇ, ਕਮਜ਼ੋਰ ਜੇ ਹੋ ਗਏ। ਮੋਹ ਵਿਸਾਰਿਓ ਸਤਿਗੁਰ ਸਵਾਮੀ। ਕਈ ਵਾਰੀ ਆਪਣੇ ਮਨ ਵਿੱਚ ਹੀ ਕਹਿੰਦੇ ਆ, ਪਿਤਾ ਗੁਰੂ ਰਾਮਦਾਸ ਸਵਾਮੀ ਨੇ ਸਾਨੂੰ ਤਾਂ ਜਮਾ ਹੀ ਭੁਲਾ ਦਿੱਤਾ। ਯਾਦ ਨਾ ਕੀਨਸ ਅੰਤਰ ਜਾਮੀ। ਹਾਂ, ਸਤਿਗੁਰੂ ਤਾਂ ਅੰਤਰ ਜਾਮੀ ਆ, ਸਾਨੂੰ ਕਿਉਂ ਨੀ ਉਹਨਾਂ ਨੇ ਚੇਤੇ ਕੀਤਾ ਹੈ। ਜਾਓ ਆਪ ਤੇ ਸਖਤ ਨ ਐਸੇ। ਮੈਂ ਆਪ ਹੀ ਉਹਨਾਂ ਦੇ ਕੋਲ ਚਲਾ ਜਾ, ਇਹ ਤਾਂ ਮੇਰੇ ਵੀ ਸ਼ਕਤੀ ਹੈ ਨਹੀਂ ਹੈ। ਪਿਤਕੇ ਬਾਕ ਨਾ ਉਲੰਘਿਓ ਕੈਸੇ। ਪਿਤਕੇ ਬਾਕ ਨਾ ਉਲਗਵ ਕੈਸੇ। ਉਲੰਘਵ ਕੈਸੇ, ਪਿਤਾ ਦੇ ਜਿਹੜੇ ਬਚਨ ਉਹ ਕਿਸ ਤਰ੍ਹਾਂ ਮੈਂ ਲੰਘ ਨਹੀਂ ਸਕਦਾ। ਹਮਰੇ ਕਹਿ ਆਵਨੋ ਇਤੇ। ਕਿਉਂਕਿ ਪਿਤਾ ਜੀ ਨੇ ਕਿਹਾ ਵੀ ਸਾਡੇ ਕਹਿਣ ਨਾਲ ਇੱਧਰ ਤੁਸੀਂ ਆਉਣਾ। ਤੁਸੀਂ ਬਚਨ ਕੋ ਪੁਨ ਪੁਨ ਚਿਤੈ। ਉਹ ਬਚਨ ਨੂੰ ਬਾਰ ਬਾਰ ਚੇਤੇ ਕਰਦੇ। ਜਥਾ ਪਿੰਜਰੇ ਪੰਖੀ ਪਾਇਓ। ਕਈ ਜੀ ਕਹਿੰਦੇ ਜਿਵੇਂ ਕਿਸੇ ਨੇ ਪਿੰਜਰੇ ਵਿੱਚ ਫੜ ਕੇ ਪੰਛੀ ਨੂੰ ਪਾ ਦਿੱਤਾ ਹੋਵੇ। ਤਿਮ ਆਇਸ ਮਹਿ ਫਸ ਨਹਿ ਆਇਓ। ਐਵੇਂ ਗੁਰੂ ਅਰਜਨ ਦੇਵ ਜੀ ਆਗਿਆ ਰੂਪੀ ਪਿੰਜਰੇ ਵਿੱਚ ਫਸੇ ਹੋਏ ਆਏ ਨਹੀਂ। ਦੀਰਘ ਸਵਾਸ ਲੇਤ ਬਹੁ ਬਾਰੇ। ਬਹੁਤ ਵਾਰੀ ਤਾਂ ਲੰਮੇ ਹੋਕੇ ਲੈਣ ਲੱਗ ਪੈਂਦੇ। ਮੋ ਕਹੁ ਕਰਿਓ ਸਦਨ ਤੇ ਨਿਆਰੇ। ਗੁਰੂ ਰਾਮਦਾਸ ਸਾਹਿਬ ਜੀ ਨੇ ਤਾਂ ਮੈਨੂੰ ਇੱਥੇ ਭੇਜ ਤੇ ਘਰ ਤੋਂ ਵੱਖਰਾ ਹੀ ਕਰਦਾ, ਲਾਂਭੇ ਹੀ ਕਰ ਦਿੱਤਾ ਹੈ। ਕਬ ਗਾਵਤ ਗਦ ਗਦ ਸੁਰ ਹੋਵਤ। ਕਦੇ ਗਾਉਣ ਲੱਗ ਪੈਂਦੇ, ਆਵਾਜ਼ ਗਦ ਗਦ ਹੋ ਜਾਂਦੀ ਹੈ, ਕਲਠ ਗਲ ਭਰ ਜਾਂਦਾ ਹੈ। ਪਿਤਾ ਪਰਮ ਪ੍ਰਿਯ ਨਿਕਟ ਨ ਜੋਵਤ। ਕਿਉਂਕਿ ਜੋ ਬਹੁਤ ਪਿਤਾ ਪਿਆਰੇ ਹਨ, ਉਹਨਾਂ ਨੂੰ ਆਪਣੇ ਨੇੜੇ ਨੀ ਤੱਕਦੇ। ਕਬ ਸੰਗਤ ਮਹਿ ਗੁਰ ਗੁਣ ਕਹਿ। ਕਦੇ ਸੰਗਤ ਵਿੱਚ ਬੈਠ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਣਾਂ ਨੂੰ ਬਿਆਨ ਕਰਨ ਲੱਗ ਪੈਂਦੇ। ਕਮਲ ਬਿਲੋਚਨ ਤੇ ਜਲ ਬਹਿ। ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਚਿਹਰਿਆਂ ਕਮਲ ਵਰਗੇ ਨੇਤਰਾਂ ਤੋਂ ਜਲ ਬਗਨ ਪਲਕ ਪੈਂਦਾ ਹੈ। ਇਸ ਪ੍ਰਕਾਰ ਥਿਤ ਰਹੇ ਲਹਾਰ। ਇਸ ਤਰ੍ਹਾਂ ਅਰਜਨ ਦੇਵ ਜੀ ਗੁਰੂ ਰਾਮਦਾਸ ਸਾਹਿਬ ਜੀ ਆਗਿਆ ਵਿੱਚ 3 ਸਾਲ ਤੱਕ ਲਾਹੌਰ ਵਿੱਚ ਹੀ ਟਿਕੇ ਰਹੇ। ਨਿਤ ਸਿਮਰਤ ਸੋਢੀ ਸਿਰ ਮੌਰ। ਹਮੇਸ਼ਾ ਜੋ ਸੋਢੀਆਂ ਦੇ ਸ਼੍ਰੋਮਣੀ ਗੁਰੂ ਰਾਮਦਾਸ ਸਿਮਨਾਂ ਨੂੰ ਚੇਤੇ ਕਰਦੇ ਹੈ। ਫਿਰ ਹੈ ਬਹੁਰ ਤੇ ਵਿਆਕੁਲ ਬਣੇ। ਬਹੁਤੇ ਕਹਿੰਦੇ ਵਿਛੋੜੇ ਕਰਕੇ ਬਹੁਤੇ ਵਿਆਕੁਲ ਜੇ ਬਣ ਜਾਂਦੇ ਹੋ ਜਾਂਦੇ ਹੈ। ਪਾਏ ਕਹਾਂ ਸੁਖ ਮਿਲਵੇ ਬਿਨੈ। ਕਿੱਥੇ ਸੁਖ ਪਾਉਣ, ਮਿਲਦੇ ਤੋਂ ਬਿਨਾਂ ਗੱਲ ਨੀ ਬਣਦੀ ਹੈ। ਇਤ ਸਤਿਗੁਰ ਕਬ ਗੋਇੰਦਵਾਲ। ਇਧਰ ਸਤਿਗੁਰੂ ਰਾਮਦਾਸ ਸਾਹਿਬ ਜੀ ਕਦੇ ਗੋਇੰਦਵਾਲ ਸਾਹਿਬ ਆ ਟਿਕਦੇ। ਬਸ ਹੈ ਸੰਗਤਾਂ ਸੰਗ ਵਿਸਾਲ। ਬਹੁਤੀਆਂ ਸੰਗਤਾਂ ਦੇ ਸਾਧ ਇੱਥੇ ਵਸਦੇ ਹੈ। ਸੁਧਾ ਸਰੋਵਰ ਕਬਹੂ ਰਹੇ। ਕਦੇ ਕਦੇ ਜਿਹੜਾ ਅਮਰ ਸਰੋਵਰ ਹੈ, ਇਹਦੀ ਕਾਰ ਸੇਵਾ ਕਰਾਉਣ ਵਾਸਤੇ ਗੁਰੂ ਕੇ ਚੱਕ ਵਿੱਚ ਰਾ ਰਹਿੰਦੇ ਆ। ਬਹੁ ਸਿੱਖਿਆਂ ਕੀ ਦੁਰਮਤ ਦਹੈ। ਬਹੁਤਿਆਂ ਗੁਰਸਿੱਖਾਂ ਦੀ ਇਸ ਤਰ੍ਹਾਂ ਜਿਹੜੀ ਕੁੱਟੀ ਮਤ ਹੈ, ਉਹ ਗਿਆਨ ਰੂਪੀ ਅਗੰਦੇ ਦੇ ਨਾਲ ਦਗਧ ਕਰਦੇ, ਗਿਆਨ ਦੀ ਸਿੱਖਿਆ ਦੇ ਦੇ ਕੇ ਸਭ ਦੀ ਦੁਰਮਤ ਨੂੰ ਸਾੜਦੇ ਹੈ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਅਰਜਨ ਦੇਵ ਜੀ ਦਾ ਜਿਹੜਾ ਕੋਈ ਅਸਲੀ ਸੱਚਾ ਸੁੱਚਾ ਪ੍ਰੇਮ ਪਿਆਰ ਹੈ ਅਤੇ ਅੰਦਰਲਾ ਜਿਹੜਾ ਵੈਰਾਗ ਹੈ ਉਹਦਾ ਥੋੜ੍ਹਾ ਜਿਹਾ ਕਥਨ ਕੀਤਾ ਹੈ। ਪ੍ਰੇਮ ਅਤੇ ਵੈਰਾਗ ਦੇ ਵਿੱਚ ਜਿਸ ਤਰ੍ਹਾਂ ਆਪ ਜੀ ਨੇ ਫਿਰ ਕੋਈ ਚਿੱਠੀ ਪੱਤਰ ਵੀ ਲਿਖੇ ਸਨ, ਉਹ ਵੀ ਪ੍ਰਸੰਗ ਆਉਣਗੇ। ਹੁਣ ਕੁਝ ਜਿਹੜੇ ਗੁਰੂ ਕੇ ਸਿੱਖ ਹੋਏ, ਭਾਈ ਵੀਰ ਸਾਹਿਬ ਜੀ, ਭਾਈ ਬਿਸ਼ਨ ਦਾਸ, ਮਾਣਕ ਚੰਦ ਆਦਿਕ, ਜਿਵੇਂ ਉਹਨਾਂ ਦੇ ਤਾਂ ਆਪ ਜੀ ਨੇ ਸੁਭ ਉਪਦੇਸ਼ ਦੀ ਬਖਸ਼ਿਸ਼ ਕੀਤੀ, ਨਿਹਾਲ ਕੀਤਾ ਉਹਨਾਂ ਨੂੰ। ਉਹ ਗੁਰਸਿੱਖਾਂ ਦੇ ਪ੍ਰਸੰਗ ਥੋੜ੍ਹੇ ਬਹੁਤੇ ਆਉਣਗੇ, ਆਪਾਂ ਸਰਵਣ ਕਰਾਂਗੇ। ਹੁਣ ਸਮਾਂ ਹੋਇਆ, ਇੱਥੇ ਸਮਾਪਤੀ ਹੈ ਜੀ। ਇਤ ਸਤਿਗੁਰ ਕਬ ਗੋਇੰਦਵਾਲ, ਬਸ ਹੈ ਸੰਗਤਾਂ ਸੰਗ ਵਿਸਾਲ। ਸੁਧਾ ਸਰੋਵਰ ਕਬ ਹੂ ਰਹੇ, ਬਹੁ ਸਿੱਖਿਅਨ ਕੀ ਦੁਰਮਤ ਦਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ